ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਜਿਹੜੇ ਕੋਈ ਮਾਈ ਭਾਈ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੈ, ਜਿੰਨਾ ਕੁ ਸਮਾਂ ਉਹਨਾਂ ਨੇ ਹਾਜ਼ਰੀ ਲਾਈ ਹੈ, ਕੀਰਤਨ ਸੁਣਿਆ ਲਾਹਾ ਲਿਆ ਹੈ, ਸਮਾਪਤੀ ਤੋਂ ਉਪਰੰਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸੋਹਣੇ ਕਾਵਿ ਨਿਯਮਾਂ ਵਿੱਚ ਸੋਹਣੀ ਛੰਦਾਬੰਦੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜੋ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਭਾਈ ਬਾਲਾ ਜੀ ਨੇ ਪੈੜਾ ਮੋਖਾ ਨੂੰ ਲਿਖਵਾਇਆ, ਇਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਰਕੇ ਅਸੀਂ ਕਹਿੰਦੇ ਹਾਂ। ਉਸੇ ਦਾ ਹੀ ਉਲੱਥਾ ਦਸਾ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ ਉਸ ਸੇਧ ਲੈ ਕੇ ਕਵੀ ਨੇ ਸੋਹਣਾ ਇਤਿਹਾਸ ਲਿਖਿਆ, ਆਪਾਂ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਗੋਪਾਲ ਪੰਜ ਨੂੰ ਨਿਹਾਲ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜਾ ਫਾਰਸੀ ਪੜ੍ਹਾਉਣ ਵਾਲਾ ਹੈ ਤਵਾਰੀਖ ਵਿੱਚ ਜਿਸਦਾ ਨਾਂ ਨੂਰਦੀਨ ਲਿਖਿਆ ਹੋਇਆ ਹੈ, ਇਸੇ ਤਰ੍ਹਾਂ ਕਈ ਇਤਿਹਾਸਕਾਰਾਂ ਨੇ ਇਹਦਾ ਨਾਂ ਕੁਤਬਦੀਨ ਲਿਖਿਆ, ਕਿਸੇ ਨੇ ਹਸਨ ਖਾਂ ਸੱਜਦ ਲਿਖਿਆ। ਰੋ ਵਿਚਾਰ ਉਹ ਜਿਹੜਾ ਇਹ ਫਾਰਸੀ ਪੜ੍ਹਾਉਣ ਵਾਲਾ ਸੀ ਉਹਦੇ ਕੋਲ ਪਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਦਰਸੇ ਵਿੱਚ ਲੈ ਕੇ ਚਲਿਆ ਗਿਆ ਸੀ, ਅਤੇ ਇਸ ਤਰ੍ਹਾਂ ਮਠਿਆਈ ਆਦਿਕ ਵਰਤਾ ਕੇ ਇੱਕ ਰੁਪਈਆ ਦੇ ਕੇ ਇਸ ਨੂੰ ਕਿਹਾ ਸੀ ਵੀ ਮੇਰੇ ਸਪੁੱਤਰ ਬੜੇ ਬੁੱਧੀਵਾਨ ਹੈ, ਤੂੰ ਵੀ ਹਿੱਤ ਨਾਲ ਇਹਨਾਂ ਨੂੰ ਇਹ ਫਾਰਸੀ ਵਿੱਦਿਆ ਪੜ੍ਹਾ ਦੇ ਤਾਂ ਕਿ ਸਿਆਣੇ ਬਣ ਜਾਣ। ਇਹ ਦਰਸ਼ਨ ਕਰਕੇ ਖਿੜ ਗਿਆ ਕਵਲ ਫਲ ਵਾਂਗ, ਅਤੇ ਇਸੇ ਤਰ੍ਹਾਂ ਮਹਾਰਾਜ ਦਾ ਸਰੂਪ ਅਤੇ ਲੱਛਣ ਦੇਖ ਕੇ ਸਮਝ ਗਿਆ ਵੀ ਇਹ ਮਹਾਨ ਸਿਆਣੇ ਹੈ। ਹਿੱਤ ਹਿੱਤ ਨਾਲ ਪਿਆਰ ਨਾਲ ਕਹਿਣ ਲੱਗਿਆ ਵੀ ਕੱਲ੍ਹ ਨੂੰ ਤੂੰ ਇਹਨਾਂ ਨੂੰ ਅੰਮ੍ਰਿਤ ਵੇਲੇ ਇੱਥੇ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਲੈ ਆਈ, ਫਿਰ ਇਹਨਾਂ ਦੀ ਪੜ੍ਹਾਈ ਕੱਲ੍ਹ ਤੋਂ ਹੀ ਆਪਾਂ ਪ੍ਰਾਰੰਭ ਕਰ ਦੇਵਾਂਗੇ। ਇਸ ਤਰ੍ਹਾਂ ਇਹ ਕਹਿਣ ਤੋਂ ਅਗਲੇ ਦਿਨ ਫਿਰ ਗੁਰੂ ਮਹਾਰਾਜ ਨੂੰ ਨਾਲ ਲੈ ਕੇ ਚਲਿਆ ਗਿਆ, ਅਤੇ ਉਹ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਪਾ ਕੇ ਆ ਤਾਂ ਵਾਪਸ ਪਰਤ ਆਇਆ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਉਹ ਫੱਟੀ ਉੱਪਰ ਇਹਨੇ ਅਲਫ ਅਤੇ ਬੇ ਆਦਿਕ ਜਿਹੜੇ ਫਾਰਸੀ ਦੇ ਅੱਖਰ ਉਹ ਲਿਖ ਕੇ ਦਿੱਤੇ ਨੇ, ਉਦੋਂ ਬਾਅਦ ਸਾਰੀ ਪੈਂਤੀ ਲਿਖ ਦਿੱਤੀ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਉਹ ਪੜ੍ਹਨ ਲੱਗ ਪਏ ਹਨ, ਬੜੀ ਛੇਤੀ ਉਹ ਪੈਂਤੀ ਅੱਖਰ ਪੈਂਤੀ ਜਿਹੜੀ ਉਹ ਸਿੱਖ ਲਈ ਹੈ। ਫਿਰ ਜਿਹੜੇ ਭੁਲਾਵੇਂ ਅੱਖਰ ਹੁੰਦੇ ਆ ਸਿਹਾਰੀਆਂ ਵਿਹਾਰੀਆਂ ਜਾਂ ਔਂਕੜ ਜਾਂ ਮੁਕਤੀਆਂ ਨਾਲ ਆਉਂਦੇ ਨੇ ਉਹ ਪੜ੍ਹ ਰਹੇ ਨੇ, ਅਤੇ ਪਹਿਲੇ ਦਿਨ ਹੀ ਦੇਖ ਕੇ ਜਿਹੜਾ ਇਹ ਬੁੱਲਾ ਆਸ਼ਚਰਜ ਹੋ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਇਹ ਬੋਲਦਾ ਹੈ ਉਸ ਤੋਂ ਪਹਿਲਾਂ ਹੀ ਉਹ ਅੱਖਰ ਬੋਲ ਪੈਂਦੇ। ਫਿਰ ਵਿਚਾਰ ਕਰਦਾ ਵੀ ਕਿ ਮੈਂ ਤਾਂ ਇਹ ਪਹਿਲਾਂ ਹੀ ਪੜ੍ਹੇ ਹੋਏ ਹੈ ਜਾਂ ਇਹ ਮੈਥੋਂ ਪੜ੍ਹ ਰਹੇ ਹਨ, ਚਰਜਿਆ ਹੋਇਆ ਹੈ। ਫਿਰ ਖਿਆਲ ਕਰਦਾ ਵੀ ਦਸ ਦਸ ਸਾਲ ਪਹਿਲਾਂ ਜਿਹੜੇ ਬੱਚੇ ਪੜ੍ਹਨ ਲੱਗੇ ਹੈ ਉਹ ਵੀ ਜਿਵੇਂ ਇਹ ਪੜ੍ਹ ਰਹੇ ਹੈ ਸੁਨਾਰੇ ਫਟਾਫਟ, ਉਹਨਾਂ ਦੀ ਬੁੱਧੀ ਵੀ ਐਸੀ ਕੰਮ ਨਹੀਂ ਕਰਦੀ ਹੈ, ਅਤੇ ਤਾਂ ਬਹੁਤ ਛੇਤੀ ਵਿਦਵਾਨ ਬਣ ਜਾਣਗੇ ਪੜ੍ਹ ਜਾਣਗੇ, ਖੁਸ਼ ਹੈ। ਉਹ ਪਹਿਲੇ ਦਿਨ ਪੜ੍ਹਿਆ ਹੈ। ਅਗਲੇ ਦਿਨ ਜਦੋਂ ਗਏ ਫਿਰ ਚੁੱਪ ਚਾਪ ਹੋ ਕੇ ਬੈਠ ਗਏ, ਬੁਲਾਏ ਨਹੀਂ ਬੋਲਦੇ। ਉਸ ਵੇਲੇ ਇਹ ਕਹਿਣ ਲੱਗਿਆ ਵੀ ਤੁਹਾਡੇ ਦਾ ਘਰ ਦਾ ਜਿਹੜਾ ਕੰਮ ਧੰਦਾ ਹੈ ਇਸੇ ਦੇ ਨਿਰਭਰ ਹੈ ਕਿ ਜੇ ਫਾਰਸੀ ਤੁਸੀਂ ਵਿੱਦਿਆ ਪੜ੍ਹ ਜਾਓਗੇ, ਲਿਖੇ ਜੋਖੇ ਦਾ ਜਿਹੜਾ ਕੰਮ ਹੈ ਉਹ ਸਾਰਾ ਸਹਿਜੇ ਕਰ ਲਿਆ ਕਰੋਗੇ। ਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਹੀ ਮਸਤ ਹੋ ਰਹੇ ਹੈ, ਸੁਭਾਅ ਜਿਹਾ ਬਦਲ ਲਿਆ ਹੈ, ਬਿਲਕੁਲ ਨਹੀਂ ਬੋਲਦੇ ਚੱਲਦੇ। ਅਖੀਰੀ ਫਿਰ ਇਸਨੇ ਖੁਦਾ ਦਾ ਵਾਸਤਾ ਪਾਇਆ ਵੀ ਕੋਈ ਨਾ ਕੋਈ ਤਾਂ ਕੁਛ ਕਹੋ ਕੀ ਦੁੱਖ ਤਕਲੀਫ ਹੈ। ਜਦੋਂ ਖੁਦਾ ਦਾ ਵਾਸਤਾ ਪਾਇਆ ਫਿਰ ਆਪ ਜੀ ਨੇ ਝਟਪਟ ਨੇਤਰ ਖੋਲ੍ਹੇ ਅਤੇ ਉੱਠ ਕੇ ਬੈਠ ਗਏ ਹਨ। ਗੁਰੂ ਮਹਾਰਾਜ ਕਹਿਣ ਲੱਗੇ ਕਾਹਦੇ ਵਾਸਤੇ ਬੋਲੀਏ, ਦੁਨੀਆ ਮੁਕਾਮੇ ਫਾਨੀ, ਜਿਹੜੀ ਇਹ ਦੁਨੀਆ ਇਹ ਸ੍ਰਿਸ਼ਟੀ ਹੈ ਇਹਦੀ ਜਿਹੜੀ ਮੁਕਾਮੀ ਹੈ ਕਿਸ਼ਤ 'ਤੇ ਹੈ ਉਹ ਨਹੀਂ ਹੈ, ਤਾਂ ਫਨਾ ਰੂਪ ਹੈ। ਦੁਨੀਆ ਦੀ ਇਸਤਰੀ ਤਾਂ ਨਾਸਵੰਤ ਹੈ, ਸਦਾ ਨਹੀਂ ਇਹ ਰਹਿਣ ਵਾਲੀ। ਇਸ ਕਰਕੇ ਅਸੀਂ ਤਾਂ ਇਹ ਤਹਿਕੀਕੀ ਨਿਸ਼ਚੇ ਕਰਕੇ ਦਿਲ ਵਿੱਚ ਇਹ ਗੱਲ ਪੱਕੀ ਜਾਣੀ ਹੋਈ ਸਮਝੀ ਹੋਈ ਹੈ ਜੇ ਦੁਨੀਆ ਵਿੱਚ ਰਹਿਣਾ ਹੀ ਨਹੀਂ ਹੈ, ਇਹ ਦੁਨੀਆ ਨੇ ਰਹਿਣਾ ਹੈ ਫਿਰ ਬੋਲਣਾ ਚੱਲਣਾ ਕਿਸ ਦੇ ਨਾਲ ਹੈ। ਅਸੀਂ ਤਾਂ ਸਮਝਦੇ ਹਾਂ ਵੀ ਮਮ ਸਰ ਮੂਏ ਅਜਰਾਹੀਲ ਗਿਰ ਫਿਰਦਾ ਹੈ, ਇਹ ਮੁੱਲਾ ਮਮ ਕੀ ਮੇਰੇ ਸਰ ਕੀ ਸਿਰ ਦੇ ਮੂਏ ਕੀ ਜਿਹੜੇ ਕੇਸ ਹੈ ਉਹ ਅਜਰਾ ਜਿਹੜਾ ਮੌਤ ਦਾ ਦੇਵਤਾ ਉਹਨੇ ਗ੍ਰਿਫਤਾਰ ਕੀਏ ਫੜੇ ਹੋਏ ਹੈ, ਪਕੜੇ ਹੋਏ ਹੈ। ਅਤੇ ਦਿਲ ਦੇ ਵਿੱਚ ਇਹ ਗੱਲ ਕਿਸੇ ਨੇ ਜਾਣੀ ਨਹੀਂ ਹੈ, ਸਮਝੀ ਨਹੀਂ ਹੈ। ਇਸ ਕਰਕੇ ਅਸੀਂ ਇਹ ਸੰਸਾਰ ਤੋਂ ਉਪਰਾਮ ਹੋ ਕੇ ਚੁੱਪ ਚਾਪ ਹਾਂ। ਜਿੰਨਾ ਵੀ ਇਹ ਪਰਮੇਸ਼ਰ ਦਾ ਭਜਨ ਸਿਮਰਨ ਹੋ ਸਕਦਾ ਉਹੀ ਲੇਖੇ ਵਿੱਚ ਹੈ। ਦੁਨੀਆਂ ਵਿੱਚ ਖਿਆਲ ਦੇ ਨਾਲ ਗੱਲਾਂ ਚੱਕਣ ਵਾਰ ਨਾਲ ਕੀ ਸਬਰ ਨਾਲ ਕੀ ਪ੍ਰਾਪਤ ਹੋਣਾ ਹੈ। ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹ ਸੰਸਾਰ ਦੀ ਦਸ਼ਾ ਤਾਂ ਇਉਂ ਜਿਵੇਂ ਸੁਪਨਾ ਹੁੰਦਾ ਝੂਠਾ, ਜਿਵੇਂ ਤਮਾਸ਼ਗੀਰ ਦੀ ਖੇਲ ਹੁੰਦੀ ਹੈ, ਜਿਵੇਂ ਹਰੀ ਚੰਦ ਦੀ ਉੱਪਰ ਆਕਾਸ਼ ਨਗਰੀ ਹੈ, ਬਦਲਾਂ ਦੀ ਛਾਇਆ ਹੈ, ਉਹ ਐਵੇਂ ਹੀ ਹੁੰਦੀ ਹੈ ਮਿੰਟ ਸੈਕਿੰਡ। ਇਸੇ ਤਰ੍ਹਾਂ ਇਹ ਸੰਸਾਰ ਦੀ ਦਸ਼ਾ ਹੈ, ਇਹ ਵੀ ਸਭ ਝੂਠਾ ਮੁੱਠਾ ਹੀ ਹੈ। ਅਤੇ ਕਿਹਦੇ ਨਾਲ ਬੋਲੀ ਚੱਲੇ, ਅੰਤ ਦੇ ਸਮੇਂ ਤਾਂ ਕਿਸੇ ਨੇ ਸਥਾਈ ਨਹੀਂ ਹੋਣਾ ਹੈ, ਨਾਲ ਨਹੀਂ ਜਾਣਾ। ਸੰਸਾਰ ਦੇ ਜਿਹੜੇ ਪਦਾਰਥ ਹੈ ਉਹ ਵੀ ਐਸੇ ਹੀ ਹੈ, ਉਹ ਵੀ ਜਦੋਂ ਉਹਨਾਂ ਵਿੱਚ ਫਸ ਜਾਂਦਾ ਹੈ ਫਿਰ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਇਸ ਤਰ੍ਹਾਂ ਦੇ ਵਿਰਾਗ ਦੇ ਬਚਨ ਕਹੇ ਹਨ। ਫਿਰ ਕਹਿਣ ਲੱਗਿਆ ਮਹਾਰਾਜ ਗੱਲ ਤਾਂ ਤੁਹਾਡੀ ਠੀਕ ਹੈ, ਪਰ ਜਿਹੜੇ ਤੁਹਾਡੇ ਵਿਚਾਰ ਹੈ ਬਹੁਤ ਉੱਤਮ ਹੈ, ਇਹੋ ਜਿਹਾ ਸਿੱਖਿਆ ਤਾਂ ਸਾਡੇ ਅੰਦਰ ਵੀ ਹੈ ਨਹੀਂ। ਅਸੀਂ ਭਾਵੇਂ ਬਜ਼ੁਰਗ ਹੋ ਗਏ ਬੁੱਢੇ ਹੋ ਗਏ ਹਾਂ, ਪਰ ਹੁਣ ਤੁਹਾਡੀ ਉਮਰ ਜਿਹੜੀ ਉਹ ਬਾਲਕ ਹੈ, ਹੁਣ ਤਾਂ ਤੁਹਾਨੂੰ ਮਾਂ ਪਿਓ ਦੇ ਨਾਲ ਮਿਲ ਕੇ ਖੁਸ਼ ਹੋ ਕੇ ਰਹਿਣਾ ਚਾਹੀਦਾ, ਜਿਵੇਂ ਉਹ ਕਹਿੰਦੇ ਉਵੇਂ ਕਰਨਾ ਚਾਹੀਦਾ। ਫਿਰ ਵੱਡੇ ਹੋ ਕੇ ਤੁਸੀਂ ਸ਼ਾਦੀ ਕਰਵਾ ਲੈਣੀ, ਵਿਆਹ ਕਰਵਾ ਲੈਣਾ, ਇਸ ਤਰ੍ਹਾਂ ਫਿਰ ਪੁੱਤਰ ਧੀਆਂ ਹੋ ਜਾਣਗੇ, ਉਹਨਾਂ ਦਾ ਪਾਲਣ ਪੋਸ਼ਣ ਕਰਨਾ, ਉਹਨਾਂ ਨੂੰ ਵਿਆਹਣਾ ਵਰਨਾ। ਜਦੋਂ ਫਿਰ ਤੁਸੀਂ ਵੱਡੀ ਉਮਰ ਵਾਲੇ ਹੋ ਗਏ ਉਦੋਂ ਤੁਸੀਂ ਫਿਰ ਨਾਮ ਜਪੀ ਚੱਲਿਓ, ਆ ਜਿਹੜੀ ਬਿਰਤੀ ਉਦੋਂ ਉਤਾਰ ਲਿਓ, ਉਦੋਂ ਉਪਰਾਮ ਹੋ ਜਾਇਓ ਤੁਸੀਂ। ਹੁਣ ਤੁਸੀਂ ਇਸ ਪਾਸੇ ਪ੍ਰਵਿਰਤ ਹੋ, ਕਿਉਂਕਿ ਸਮਾਂ ਹੀ ਐਸਾ ਹੈ ਵੀ ਮੁਗਰਲੀ ਉਮਰ ਇਹੀ ਕੁਛ ਕਰਨਾ ਬੁੱਢੇ ਹੋ ਕੇ। ਗੁਰੂ ਮਹਾਰਾਜ ਕਹਿਣ ਲੱਗੇ ਨਹੀਂ, ਇਹੀ ਉਮਰ ਹੈ, ਇਸੇ ਵਿੱਚ ਹੀ ਇਹ ਨਾਮ ਜਪਿਆ ਜਪਾਇਆ ਜਾ ਸਕਦਾ ਹੈ, ਬਜ਼ੁਰਗ ਹੋ ਕੇ ਬੁੱਢਾ ਹੋ ਕੇ ਨਹੀਂ ਜਪਿਆ ਜਾ ਸਕਦਾ ਹੈ। ਸੋ ਇਹ ਇਸ ਤਰ੍ਹਾਂ ਇਹਨੂੰ 100 ਸਾਲ ਦੀ ਉਮਰ ਦਾ ਨਿਰਣਾ ਕਰਕੇ ਆਪ ਜੀ ਨੇ ਦੱਸਿਆ ਕਿ ਜੋ ਕਹਿੰਦਾ 100 ਸਾਲ ਦੀ ਉਮਰ ਹੈ, ਮੁਗਲੀ ਉਮਰ ਵਿੱਚ ਨਾਮ ਜਪ ਲਿਓ, ਭਗਤੀ ਕਰ ਲਿਓ। ਮਹਾਰਾਜ ਕਹਿਣ ਲੱਗੇ, ਲੈ ਵੀ ਸੁਣ ਲਾ, ਇਹ 100 ਸਾਲ ਦੀ ਉਮਰ ਕਿਵੇਂ ਵਿਅਰਥ ਲੰਘਦੀ ਹੈ, ਕਿਵੇਂ ਐਵੇਂ ਨਿਰਾਰਥਕ ਜਾਂਦੀ, ਨਿਸ਼ਫਲ ਜਾਂਦੀ ਹੈ। ਉਹ ਜਿਵੇਂ ਆਪ ਜੀ ਨੇ ਉਸ ਮੁੱਲਾਂ ਤਾਂ ਹੀ ਬਚਨ ਕਹੇ ਸਨ, ਉਹ ਅੱਜ ਦੇ ਦੀਵਾਨ ਵਿੱਚ ਹੂਬ ਹੂ ਗੁਰੂ ਕੇ ਬਚਨ ਇਤਿਹਾਸ ਰਾਹੀਂ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਉਹ ਆ ਰਹੇ ਹੈ। ਸਾਰੇ ਆਪਾਂ ਮਨ ਲਾ ਕੇ ਵੀ ਸੁਣੀਏ। 100 ਬਰਖ ਆਰ ਬਲ ਪ੍ਰਾਣੀ, ਗੁਰੂ ਮਹਾਰਾਜ ਕਹਿੰਦੇ ਵੀ ਮੁੱਲਾਂ ਧਿਆਨ ਦੇ ਕੇ ਸੁਣ, ਹਰ ਇੱਕ ਪ੍ਰਾਣੀ ਦੀ ਜਿਹੜੀ ਆਰ ਬਲ ਕੀ ਉਮਰ ਹੈ ਵੱਧ ਤੋਂ ਵੱਧ 100 ਸਾਲ ਦੀ ਹੈ। ਜੇ ਜੀਵ ਹੈ ਤਿੰਨ ਕਹੋ ਕਹਾਣੀ, ਇਸ ਤਰ੍ਹਾਂ 100 ਸਾਲ ਤੱਕ ਇਹ ਪ੍ਰਾਣੀ ਜੀਵਦਾ ਰਹਿੰਦਾ, ਉਹ ਸਾਰੀ 100 ਸਾਲ ਦੀ ਇਹ ਜੀਵ ਦੀ ਜਿਉਣ ਦੀ ਕਹਾਣੀ ਕਹਿੰਦੇ ਆ, ਤੈਨੂੰ ਸਾਰੀ ਵਾਰਤਾ ਦੱਸਦੇ ਹਾਂ। ਅਰਧ ਨੀਂਦ ਵਸ ਕਰ ਤਿਓ ਸਹਿਨਾ, ਅੱਧੀ ਜਿਹੜੀ ਉਮਰ ਹੈ ਨਾ ਉਹ ਤਾਂ ਕਹਿੰਦੇ ਰਾਤ ਨੂੰ ਸੁੱਤਿਆਂ ਹੋਇਆ ਲੰਘਦੀ ਹੈ, ਯਾਨੀ 50 ਸਾਲ ਤਾਂ ਸੌਂ ਕੇ ਲੰਘ ਜਾਂਦੇ ਹੈ, ਕਿਉਂਕਿ 12 ਘੰਟੇ ਤਾਂ ਇਹ ਸੌਂ ਜਾਂਦੇ ਰਾਤ ਨੂੰ, ਇਸ ਕਰਕੇ ਅੱਧੀ ਅਤੇ 12 ਘੰਟੇ ਦਿਨ ਦੇ ਹੈ। ਦੁਬਾਰਾ ਕਹਿੰਦੇ ਵੀ 50 ਸਾਲ ਤਾਂ ਇਹ ਜਿਹੜੀ ਅੱਧੀ ਕੁ ਉਮਰ ਹੈ ਉਹ ਤਾਂ ਰਾਤ ਨੂੰ ਨੀਂਦ ਵਿੱਚ ਸੁੱਤਿਆ ਹੋਇਆ ਹੀ ਕੂਕ ਸੁੱਤਿਆ ਹੋਇਆ ਲੰਘ ਜਾਂਦੀ ਹੈ। ਗੁਜ਼ਰ ਗਏ ਲਖੀਏ ਨਿਜ ਨੈਣਾ, ਅੱਖਾਂ ਨਾਲ ਹੀ ਵੇਖ ਲਾ ਵੀ ਸੁੱਤਿਆ ਪਿਆ, 50 ਸਾਲ ਨਹੀਂ ਕੀ ਲੰਘਦੇ ਉਮਰ ਦੇ। 15 ਬਰਖ ਤੀਕ ਅਨਜਾਨਾ, ਬਾਕੀ ਜਿਹੜਾ ਕੋਈ 15 ਸਾਲ ਤੱਕ ਬਾਲਕ ਅਵਸਥਾ ਵਿੱਚ ਇਹ ਕਹਿੰਦੇ ਬਿਲਕੁਲ ਹੀ ਅਣਜਾਣ ਹੁੰਦਾ, ਬੇਸਮਝੀ ਹੁੰਦਾ, ਇਹਨੂੰ ਪਤਾ ਹੀ ਕੱਖ ਦਾ ਨਹੀਂ ਹੁੰਦਾ ਹੈ। ਬਾਲ ਪਨੇ ਮਹਿ ਕਰੀ ਵਿਹਾਨਾ, 15 ਸਾਲ ਜਿਹੜੀ ਉਮਰ ਹੈ ਬਾਲਕ ਪੁਣੇ ਵਿੱਚ ਇਹਨੇ ਲੰਘਾ ਦਿੱਤੀ ਹੈ, ਬਤੀਤ ਕਰ ਦਿੱਤੀ ਹੈ, ਉਦੋਂ ਨੀ ਕੋਈ ਸਿਮਰਨ ਕੀਤਾ ਹੈ। 80 ਬਰਖ ਹੈ ਤੇ ਜੋ ਵਧੇ ਹੈ, ਬਾਕੀ ਜਦੋਂ 80 ਸਾਲ ਦੀ ਉਮਰ ਹੋ ਜਾਂਦੀ ਹੈ ਉਸ ਤੋਂ ਅੱਗੇ ਜਿਹੜੀ ਵਧੀਕ ਹੈ ਉੱਪਰ ਹੈ, ਜਾਣੀ 20 ਸਾਲ ਉੱਪਰਲੇ ਹਨ। ਲੋਚਨ ਦਿਖੈ ਨ ਸਰੋਨ ਸੁਣੈ ਹੈ, ਜਦੋਂ 80 ਸਾਲਾਂ ਦਾ ਹੋ ਜਾਂਦਾ ਉਦੋਂ ਉੱਪਰ ਫਿਰ ਅੱਖਾਂ ਵਿੱਚ ਇਹਨੂੰ ਦਿਸਦਾ ਕੱਖ ਵੀ ਨਹੀਂ, ਕੰਨਾਂ ਰਾਹੀਂ ਵੀ ਸੁਣਦਾ ਨਹੀਂ ਇਸਨੂੰ, ਇਸ ਤਰ੍ਹਾਂ ਇਹ ਬਧਰਾ ਹੋ ਜਾਂਦਾ ਹੈ। ਉਹ ਨਿੰਗਸਾਂਗਾਂ ਦੇ ਭੋਲੇ ਨੂੰ ਕਹਿੰਦੇ ਵੀ ਇਹ ਹੁਣ ਚੁਬਾਰੇ ਚੜਿਆ ਹੋਇਆ, ਜਿਹਨੂੰ ਨਾ ਸੁਣੇ ਉੱਚਾ ਸੁਣੇ ਉਹਨੂੰ ਕਹਿੰਦੇ ਚੁਬਾਰਾ ਸਾਹਿਬ ਹੈ ਬਈ। ਇਸ ਤਰ੍ਹਾਂ ਇਹ 80 ਸਾਲਾਂ ਤੋਂ ਬਾਅਦ ਫਿਰ ਚੁਬਾਰਾ ਸਾਹਿਬ ਬਣ ਜਾਂਦਾ ਹੈ। ਦੋਹਰਾ ਵਿਆਕੁਲਤਾ ਇੰਦਰੀਨ ਕੀ, ਇਸ ਤਰ੍ਹਾਂ ਵੀ ਬੁਲਾਣੇ ਫਿਰ ਜਿਹੜੇ ਗਿਆਨ ਇੰਦਰੇ ਅੱਖਾਂ ਹੈ, ਨਿਸੇ ਤਰ੍ਹਾਂ ਕੰਨ ਹੈ, ਜਵਾਨ ਹੈ, ਸਾਰੇ ਇੰਦਰੀਆਂ ਦੀ ਕਹਿੰਦੇ ਵਿਆਕੁਲਤਾ ਹੋ ਜਾਂਦੀ ਹੈ, ਜਵਾਨ ਵੀ ਥਿਰਕਣ 'ਚ ਹੀ ਲੱਗ ਜਾਂਦੀ ਹੈ, ਅੱਖਾਂ ਵਿੱਚ ਵੀ ਉਹ ਚਿੱਟਾ ਜਿਹਾ ਆ ਜਾਂਦਾ, ਘੱਟ ਦਿਸਣਾ ਹੁੰਦਾ, ਕੰਨ ਵੀ ਬੋਲੇ ਜਿਹੇ ਹੋ ਜਾਂਦੇ, ਸਾਰਿਆਂ ਇੰਦਰੀਆਂ ਦੀ ਵਿਆਕੁਲਤਾ ਸਿਥਲਤਾ ਆ ਜਾਂਦੀ ਹੈ। ਸੁਧ ਨਹਿ ਸਕ ਹੈ ਸੰਭਾਰ, ਆਪਣੇ ਆਪ ਦੀ ਵੀ ਜਿਹੜੀ ਖਬਰ ਸਾਰ ਹੈ ਸੰਭਾਲ ਨਹੀਂ ਸਕਦਾ, ਆਪਣੇ ਆਪ ਨੂੰ ਵੀ ਕੋਈ ਨੂੰ ਕੋਈ ਪਤਾ ਨਹੀਂ ਹੁੰਦਾ, ਮੈਂ ਬੁੱਢਾ ਕਿੱਥੇ ਪਿਆ ਤੇ ਕਿੱਧਰ ਨੂੰ ਜਾਣਾ ਕੀ ਕਰਨਾ ਹੈ। ਦੇਹ ਕਿਰਿਆ ਕਰਨੀ ਕਠਨ, ਦੇਹ ਕਲਾਸੀ ਸਾਲ ਨੂੰ ਉੱਪਰ ਹੋ ਕੇ ਜਿਹੜੀ ਦੇਹ ਦੀ ਕਿਰਿਆ ਆਪ ਕਰਨੀ ਹੈ ਉਹ ਬੜੀ ਔਖੀ ਹੋ ਜਾਂਦੀ ਹੈ, ਕਿਸੇ ਨੂੰ ਵਾਜਾਂ ਮਾਰ ਮਾਰ ਕੇ ਕਰਦਾ ਕਰਾਉਂਦਾ ਹੈ। ਤਬ ਕਸ ਹਰ ਉਰ ਤਾਰ, ਜਿਹਦਾ 80 ਸਾਲ ਦਾ ਇਹ ਹੋ ਗਿਆ, ਫਿਰ ਕਿਸ ਤਰ੍ਹਾਂ ਹਰੀ ਨੂੰ ਮੇਰੇ ਦੇ ਵਿੱਚ ਧਾਰੇਗਾ, ਕਦੋਂ ਇਹ ਵਾਹਿਗੁਰੂ ਵਾਹਿਗੁਰੂ ਜਪੇਗਾ। ਚੌਪਈ ਕੁਛ ਕਰੇ ਤਿੰਨ ਕੀ ਸੁਣ ਗਿਣਤੀ, 50 ਸਾਲ ਸੁੱਤਿਆਂ ਲੰਘੇ, 15 ਸਾਲ ਪਹਿਲੇ ਲੰਘੇ, ਤੇ ਇਸੇ ਤਰ੍ਹਾਂ 80 ਸਾਲ ਤੋਂ ਉੱਪਰ ਜਿਹੜੇ ਕੋਈ 20 ਸਾਲ ਆ ਉਹ ਐਂ ਬੁੱਢਿਆਂ ਹਾਏ ਹਾਏ ਕਰਦਿਆਂ ਲੰਘ ਗਏ, ਵਿਚਕਾਰਲੇ ਰਹਿ ਗਏ ਉਹ 65 ਤੋਂ ਅੱਗੇ 80 ਤੱਕ 15 ਸਾਲ। ਕਹਿੰਦੇ ਉਹ ਜਿਹੜੀ ਬਾਕੀ 15 ਕੁ ਸਾਲ ਰਹਿ ਗਈ ਉਹਦੀ ਵੀ ਤੂੰ ਸਾਰੀ ਗੱਲਬਾਤ ਸੁਣ ਲੈ, ਵਿਚਾਰ ਸੁਣ ਲੈ। ਸੋਪ ਬਤੀਤਹਿ ਬਿਨ ਹਰ ਬਿਨਤੀ, 15 ਸਾਲ ਬਾਕੀ ਵੀ ਪਰਮੇਸ਼ਰ ਅੱਗੇ ਬੇਨਤੀ ਕੀਤੀ ਤੋਂ ਬਗੈਰ ਐਵੇਂ ਹੀ ਲੰਘ ਜਾਂਦੇ ਹਨ। ਮਲ ਮੂਤਰਾ ਦੇ ਤਜਨ ਯੁਗ ਕਾਲ, ਇਸੇ ਤਰ੍ਹਾਂ ਖਾ ਪੀ ਕੇ ਤੇ ਕਦੇ ਲਘੂ ਸ਼ੰਕਾ ਪਿਸ਼ਾਬ ਕਰ ਲਿਆ, ਕਿਤੇ ਬਾਹਰ ਮੈਦਾਨ ਖੇਡ ਆਇਆ ਹੱਥ ਧੋ ਲਏ। ਇਸ ਤਰ੍ਹਾਂ ਕਹਿੰਦੇ ਜਿਹੜਾ ਮਲ ਮੂਤਰ ਹੈ ਇਹਨੂੰ ਛੱਡਣ ਵਿੱਚ ਇਹ ਸਮਾਂ ਕਾਫੀ ਲੰਘਦਾ, ਇਸ ਦਾ ਦੋ ਸਮੇਂ ਇਹ ਲੰਘ ਜਾਂਦੇ ਐਵੇਂ ਹੀ। ਕਰਤ ਬਤੀਤਹਿ ਕਾਲ ਵਿਸਾਲਾ, ਇਹ ਦੋਵੇਂ ਸਮੇਂ ਸਾਰੀ ਕਿਰਿਆ ਕਰਨੀ ਪੈਂਦੀ ਹੈ, ਨਹਾਉਣਾ ਧੋਣਾ ਪੈਂਦਾ। ਇਸ ਤਰ੍ਹਾਂ ਕਹਿੰਦੇ ਕਾਫੀ ਸਮਾਂ ਲੰਘ ਜਾਂਦਾ ਉਮਰ ਦਾ। ਖਾਣ ਪਾਨ ਨਿਤ ਕਰਨ ਵਿਹਾਰਾ, ਜਦੋਂ ਭੁੱਖ ਲੱਗ ਜਾਂਦੀ ਹੈ ਉਦੋਂ ਖਾਣ ਪੀਣ ਦਾ ਹਮੇਸ਼ਾ ਵਿਵਹਾਰ ਕਰਦਾ, ਉਹਦੇ ਵਿੱਚ ਵੀ ਉਮਰ ਦਾ ਸਮਾਂ ਲੰਘਦਾ ਹੀ ਹੈ ਨਾ, ਖਾਂਦਿਆਂ ਪੀਂਦਿਆਂ। ਹਿਤ ਬਿਨੋਦ ਬਨਤਾ ਸੰਗ ਧਾਰ, ਇਸੇ ਤਰ੍ਹਾਂ ਵਿਆਹ ਵਰਾ ਹੁੰਦਾ ਪਤਨੀ ਦੇ ਨਾਲ, ਤੇ ਹੋਰ ਜਿਹੜੇ ਕੁਪੁੱਤਰ ਹੁੰਦੇ ਉਹਨਾਂ ਨੂੰ ਲਾਡਲ ਲਾਉਣਾ, ਉਹਨਾਂ ਦੇ ਪੜ੍ਹਨ ਪੜਾਉਣ ਦਾ ਕਹਿੰਦੇ ਸਾਰਾ ਕਰਨਾ ਕਰਾਉਣਾ, ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਕਰਾਉਣੀਆਂ, ਉਧਰ ਕਹਿੰਦੇ ਬਸ ਪ੍ਰੇਮ ਵਿੱਚ ਇਹ ਸਮਾਂ ਲੰਘ ਜਾਂਦਾ ਹੈ। ਕਰਨ ਉਪਾਇ ਸੁਧਰਬ ਉਪਾਵਨ, ਆਪਣੇ ਪੁੱਤਰਾਂ ਵਾਸਤੇ ਧਨ ਪੈਦਾ ਕਰਨਾ, ਹੋਰ ਉਪਰਾਲੇ ਹੀਲੇ ਕਰਨੇ ਵੀ, ਇਹਨਾਂ ਦੇ ਮਕਾਨ ਵਡੋਡੀ ਬਣਾ ਕੇ ਦੇਣੇ ਹੈ, ਇਸ ਤਰ੍ਹਾਂ ਇਹਨਾਂ ਨੂੰ ਵਿਆਹਣਾ ਵਰਨਾ ਹੈ। ਸਾਰਾ ਕਹਿੰਦੇ ਇੱਧਰ ਸਮਾਂ ਲੰਘਦਾ ਇਸ ਦਾ। ਅਲਜਸ ਅਸ਼ੁਭ ਸ਼ੁਭ ਕਰਮ ਕਮਾਵਨ, ਹੈ ਕਹਿੰਦੇ ਬੇਸ਼ਰਮ ਜਾ ਹੋ ਕੇ ਚੰਗੇ ਮੰਦੇ ਜਿਹੜੇ ਕਰਮ ਹੈ ਨਾ, ਇਹਨਾਂ ਦੇ ਪਾਲਣ ਪੋਸ਼ਣ ਵਿੱਚ ਹੀ ਕਮਾਈ ਜਾਂਦਾ ਕਰੀ ਜਾਂਦਾ, ਜਿਹੜੇ ਨਹੀਂ ਕਰਨ ਵਾਲੇ ਕੰਮ, ਠੱਗੀਆਂ ਬੁੱਗੀਆਂ ਧੋਖੇ ਬੇਈਮਾਨੀਆਂ, ਉਹ ਪੁੱਤਰਾਂ ਵਾਸਤੇ ਵੀ ਇਹ ਚਾਰ ਪੈਸੇ ਇਕੱਠੇ ਹੋ ਜਾਣ, ਸਭ ਕਰੀ ਜਾਂਦਾ ਖਾਮੀ ਚਕੇ। ਪਾਲਣ ਸੁਤ ਬਹ ਲਾਡ ਲਡਾਵਨ, ਜਦੋਂ ਅੱਗੇ ਪੁੱਤਰ ਪੋਤੇ ਹੋ ਜਾਂਦੇ ਉਹਨਾਂ ਦਾ ਪਾਲਣ ਪੋਸਣਾ ਕਰਦਾ, ਉਹਨੂੰ ਲਾਡ ਲਾਉਂਦਾ ਹੈ। ਇਸ ਦਿਨ ਹਿਤ ਸੋ ਹਿਤ ਵਡਾਵਨ, ਦਿਨ ਬੜੇ ਹਿਤ ਨਾਲ ਪਿਆਰ ਨਾਲ ਉਹਨਾਂ ਨਾਲ ਹੇਤ ਵਧਾਉਂਦਾ, ਮੋਹ ਵਧਾਉਂਦਾ ਵੀ ਮੇਰੇ ਆਪਣੇ ਪੁੱਤ ਪੋਤਰੇ ਹਨ। ਇਸ ਬਿਦ ਬੀਤੀ ਆਰਬਲ ਸਾਰੀ, ਦੇਖ ਲਾ ਵੀ ਮੁੱਲਾਂ ਇਸ ਤਰ੍ਹਾਂ ਇਹਦੀ 100 ਸਾਲ ਦੀ ਜਿਹੜੀ ਉਮਰ ਹੈ ਨਾ ਇਸ ਪਾਸੇ ਲੰਘ ਗਈ। ਅੰਤ ਸਮੇਂ ਗਮਨਿਓ ਕਰ ਝਾਰੀ, ਜਦੋਂ ਅੰਤ ਦਾ ਸਮਾਂ ਆ ਗਿਆ ਫਿਰ ਹੱਥ ਜੇ ਖਾਲੀ ਝੜ ਕੇ ਇੱਥੋਂ ਚੱਲ ਪਿਆ ਹੈ, ਕੋਈ ਚੇਲਾ ਵੀ ਨਹੀਂ ਨਾਲ ਲਿਆ ਇਸਨੇ। ਤਾਂ ਤੇ ਮਨ ਸਮਝੋ ਅਸ ਰੀਤੀ, ਇਸ ਕਰਕੇ ਵੀ ਮੁੱਲਾ ਤੂੰ ਆਪਣੇ ਮਨ ਵਿੱਚ ਇਸ ਰੀਤੀ ਨੂੰ ਚੰਗੀ ਤਰ੍ਹਾਂ ਸਮਝ ਜਾ। ਜਨਮ ਅਕਾਰਥ ਬਿਨ ਹਰ ਪ੍ਰੀਤੀ, ਪਰਮੇਸ਼ਰ ਦੇ ਵਿੱਚ ਪ੍ਰੀਤੀ ਤੋਂ ਕਰ ਤਾਂ ਇਹ ਜਨਮ ਜਿਹੜਾ ਹੈ ਨਾ ਮਨੁੱਖ ਜਨਮ ਅਕਾਰਥ ਜਾਂਦਾ, ਨਿਸਫਲ ਜਾਂਦਾ, ਵਿਅਰਥ ਬੀਤਦਾ ਹੈ। ਹੇਤ ਪਦਾਰਥ ਅਮੁੱਲ ਜੇ ਸਵਾਸਾ, ਦੇਖ ਲਾ ਧਨ ਪਦਾਰਥ ਨੂੰ ਇਕੱਠੇ ਕਰਨ ਵਾਸਤੇ ਜਿਹੜੇ ਅਮੋਲਕ ਸਵਾਸ ਹਨ। ਗਇਓ ਹਾਰ ਅਸ ਢਾਲਿਓ ਪਾਸਾ, ਉਹਨਾਂ ਨੂੰ ਐਵੇਂ ਹਾਰ ਕੇ ਚੱਲਿਆ ਗਿਆ, ਇਹੋ ਜਿਹਾ ਕਹਿੰਦੇ ਨੇ ਢਾਲਾ ਪਾਸਾ ਸੁੱਟਿਆ ਹੈ, ਇਹੋ ਜਿਹਾ ਇਸ ਤਰ੍ਹਾਂ ਹੀ ਚੌਪੜ ਦੀ ਖੇਲ ਨੂੰ ਖੇਲਿਆ ਹੈ, ਹਾਰ ਗਿਆ ਚਲ ਸਭ ਕੁਛ ਹੀ। ਜਬ ਇਸ ਕੇ ਉਰ ਸਮਝ ਸੁਆਵੇ, ਵੀ ਮੁੱਲਾ ਜਦੋਂ ਇਸ ਦੇ ਹਿਰਦੇ ਅੰਦਰ ਸਮਝ ਆਉਂਦੀ ਹੈ, ਤਬ ਮਨ ਵਿਸ਼ਿਆਂ ਤੇ ਉਲਟਾਵੇ, ਫਿਰ ਇਹ ਆਪਣਾ ਜਿਹੜਾ ਮਨ ਹੈ ਮਾੜੇ ਪਾਸੇ ਤੇ ਵਿਕਾਰਾਂ ਵੱਲੋਂ ਉਲਟਾ ਲੈਂਦਾ, ਬਦਲਾ ਲੈਂਦਾ ਉਲਟ ਪੈਂਦਾ ਹੈ। ਕਰ ਹੈ ਬੰਦਗੀ ਪੇਸ਼ ਖੁਦਾਏ, ਇਹ ਤਾਂ ਖੁਦਾ ਦੇ ਐਨ ਪੇਸ਼ਕੇ ਸਾਹਮਣੇ ਖੜਿਆ ਹੋ ਕੇ ਹੱਥ ਜੋੜ ਕੇ ਬੰਦਗੀ ਕਰਦਾ, ਬੇਨਤੀਆਂ ਕਰਦਾ ਵੀ ਤੂੰ ਬਖਸ਼ ਲੈ। ਜੋ ਮੈਂ ਤੁਮ ਸੋ ਕਹੋ ਸੁਣਾਏ, ਇਹ ਕਹਿੰਦੇ ਮੈਂ ਤੈਨੂੰ ਸੁਣਾ ਕੇ ਕਹਿਣਾ ਵੀ ਕਿਵੇਂ ਬੇਨਤੀਆਂ ਕਰੇ ਉਹ ਪਰਮੇਸ਼ਰ ਖੁਦਾ ਦੇ ਸਾਹਮਣੇ ਖੜਿਆ ਹੋ ਕੇ। ਉਹ ਤੈਨੂੰ ਸ਼ਬਦ ਰਾਹੀਂ ਦੱਸਦੇ ਹਾਂ। ਤਲੰਗ ਮਹੱਲਾ ਪਹਿਲਾ, ਯੱਕ ਅਰਜ ਗੁਫਤਮ ਪੇਸ ਤੋਂ, ਉਹ ਆਪ ਦੱਸਦੇ ਹਨ ਯੱਕ ਨੂੰ ਇੱਕ ਦਾ, ਅਰਜ ਨੂੰ ਬੇਨਤੀ ਦਾ, ਗੁਫਤਮ ਨੂੰ ਕਹਿੰਦਾ ਹਾਂ ਕਰਦਾ ਹਾਂ, ਪੇਸ ਨੂੰ ਅੱਗੇ ਦਾ ਹੁੰਦਾ, ਤੇਰੇ ਤੋਂ ਨੂੰ ਤੇਰੇ ਦਾ। ਤੇਰੇ ਅੱਗੇ ਮਾਰਾ ਮੈਂ ਇੱਕ ਅਰਜ ਇੱਕ ਬੇਨਤੀ, ਗੁਫਤ ਕੀ ਕਹਿੰਦਾ ਹਾਂ ਕਰਦਾ ਹਾਂ। ਦਰਗੋ ਸੁਕੁਨ ਕਰਤਾਰ, ਇਹ ਕਰਤਾਰ ਤੂੰ ਗੋਸ ਨੂੰ ਕੰਨਾਂ ਦਾ, ਤੂੰ ਕੰਨ ਕੁਣ ਦਾ ਅਰਥ ਹੈ ਕਰਕੇ, ਕੰਨ ਦਰ ਦਾ ਅਰਥ ਹੈ ਕੰਨ ਦੇ ਵਿੱਚ, ਕੁਣ ਕੀ ਕਰ, ਮੇਰੀ ਬੇਨਤੀ ਕੀਤੀ ਨੂੰ ਤੂੰ ਕੰਨ ਦੇ ਵਿੱਚ ਸੁਣ, ਧਿਆਨ ਨਾਲ ਸੁਣ ਹੇ ਕਰਤਾਰ, ਮੈਂ ਇੱਕ ਬੇਨਤੀ ਕਰਦਾ ਹਾਂ। ਹੱਕਾ ਕਬੀਰ ਕਮੀਰ ਤੂੰ, ਉਹਦਾ ਹੱਕਾ ਕੀ ਹੈ ਸੱਚਾ ਹੈ, ਤੁਹਾਰਾ ਕਬੀਰ ਕੀ ਬਹੁਤ ਵੱਡਾ ਹੈ, ਅਤੇ ਤੁਹਾਰਾ ਕਰੀਮ ਕੀ ਹੈ ਕਿਰਪਾਲੂ, ਰਹਿਮ ਦਿਲ ਹੈ ਮਿਹਰ ਕਰਨ ਵਾਲਾ ਹੈ। ਬੇਐਬ ਪਰਵਦਗਾਰ, ਇਹ ਤੂੰ ਬੇਐਬ ਹੈ ਗੁਨਾਹਾਂ ਤੋਂ ਰਹਿਤ ਹੈ, ਸਾਰਿਆਂ ਦੀ ਪਰਵਦਗਾਰ ਕੀ ਹੈ ਪਰਵਿਸ਼ ਕਰਨ ਵਾਲਾ ਹੈ, ਸਭ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ। ਐਸੇ ਕਰਤਾਰ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ, ਤੂੰ ਕੰਧੇ ਵਿੱਚ ਸੁਣ, ਧਿਆਨ ਨਾਲ ਸੁਣ ਮੇਰੀ ਬੇਨਤੀ। ਤੋਹਰਾ ਅਜਰ ਕਹੋ ਅਗਰਜ ਪ੍ਰਭੂ, ਹੇ ਪ੍ਰਭੂ ਮੈਂ ਤੇਰੇ ਅੱਗੇ ਇਸ ਅਰਜ ਬੇਨਤੀ ਕਹਿੰਦਾ ਹਾਂ। ਸੁਣੀਐ ਦੇ ਕਰ ਕਾ ਦੇ ਕਰ ਕਾਨ, ਮੇਰਾ ਕੰਨ ਦੇ ਕੇ ਇੱਕ ਪ੍ਰਭੂ ਜੀ ਸੁਣੀਏ, ਉਹ ਉਪਰਲਾ ਰਹੇ ਸ਼ਬਦ ਹੈ ਪਦ, ਉਹਦਾ ਅਰਥ ਕਬੀਰ ਜੀ ਕਰ ਰਹੇ ਹਨ। ਹੱਕ ਕਬੀਰ ਕਮੀਰ ਤੂੰ, ਹੇ ਪਰਮੇਸ਼ਰ ਤੂੰ ਹੱਕ ਕੀ ਹੈ ਸੱਚਾ ਹੈ, ਤੂੰ ਕਬੀਰ ਕੀ ਹੈ ਬਹੁਤ ਵੱਡਾ ਹੈ, ਤੇ ਕਰੀਮ ਤੂੰ ਕਿਰਪਾਲੂ ਹੈ, ਰਹਿਮ ਦਿਲ ਹੈ ਮਿਹਰਬਾਨ ਹੈ। ਦੇਹੋ ਨਾਮ ਕੋ ਦਾਨ, ਮਹਾਰਾ ਆਪਣੇ ਨਾਮ ਦਾ ਜਿਹੜਾ ਦਾਨ ਹੈ ਉਹ ਬਖਸ਼ੋ ਕਿਰਪਾ ਕਰਕੇ। ਚੌਪਈ ਕਰ ਹੈ ਬੰਦਗੀ ਤਨ ਮਨ ਦੀਨਾ, ਇਸ ਤਰ੍ਹਾਂ ਵੀ ਖੁਦਾ ਦੇ ਅੱਗੇ ਤਨ ਤੇ ਮਨ ਵਿੱਚ ਦੀਨ ਹੋ ਕੇ ਬਹੁਤ ਨਿਮਰਤਾ ਸਹਿਤ ਹੋ ਕੇ ਬੰਦਗੀ ਕਰੇ ਉਸ ਦੀ। ਨਾਮ ਸੁਜਾਚਹਿ ਹੋਏ ਅਧੀਨਾ, ਬਹੁਤ ਹੀ ਅਧੀਨ ਹੋ ਕੇ ਪਰਮੇਸ਼ਰ ਦਾ ਨਾਮ ਦਾ ਜਾਪ ਉਹਦੇ ਕੋਲੋਂ ਮੰਗੇ ਹੈ ਜੀਵ। ਦੀਨ ਬੰਦ ਤਬ ਕਰਨਾ ਧਾਰੈ, ਫਿਰ ਵੀ ਮੁੱਲਾ ਜਿਹੜਾ ਦੀਨਾਂ ਦਾ ਬੰਧੂ ਹੈ, ਗਰੀਬਾਂ ਦਾ ਪਿਆਰਾ ਹੈ, ਸੰਬੰਧੀ ਹੈ, ਉਹ ਕਿਰਪਾ ਧਾਰਦਾ ਹੈ, ਇਹਦੇ ਤੇ ਤਰਸ ਕਰਦਾ ਹੈ, ਰਹਿਮ ਕਰਦਾ ਹੈ। ਦੇ ਘਰ ਨਾਮ ਦਾਸ ਨਿਸਤਾਰ, ਇਹਨੂੰ ਕਹਿੰਦੇ ਆਪਣਾ ਨਾਮ ਦਾ ਦਾਨ ਦੇ ਕੇ ਆਪਣੇ ਸੇਵਕ ਨੂੰ ਵਿਦਿਆ ਰੂਪ ਪ੍ਰਪੰਚ ਤੋਂ ਤਾਰ ਦਿੰਦਾ, ਪਾਰ ਲੰਘਾ ਦਿੰਦਾ ਹੈ। ਸੁਣ ਸ੍ਰੀ ਗੁਰ ਕੇ ਬੈਨ ਮੁਲਾਨਾ, ਇਸ ਤਰ੍ਹਾਂ ਜਿਹੜਾ ਮੁਲਾਣਾ ਨੂਰਦੀਨ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸੁੰਦਰ ਬਚਨਾਂ ਨੂੰ ਸੁਣ ਕਰਕੇ, ਜਿਨ ਤੇ ਮਿਟਤ ਵਿਕਟ ਅਗਿਆਨਾ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਜਿਹੜਾ ਕਠਿਨ ਤੋਂ ਕਠਿਨ ਅਗਿਆਨ ਹੈ ਮਿਟਦਾ, ਇਸਦਾ ਮਿਟ ਜਾਇਆ ਜਾ ਰਿਹਾ ਹੈ। ਕਾਲੂ ਹੇਤ ਕਹਿਣ ਪੁੰਨ ਲਾਗਿਓ, ਉਸ ਤੋਂ ਬਾਅਦ ਫਿਰ ਜਿਹੜਾ ਪਿਤਾ ਕਾਲੂ ਹੈ ਉਹਨਾਂ ਦੇ ਹਿੱਤ ਦੇ ਵਾਸਤੇ, ਉਹਨਾਂ ਦੇ ਵਾਸਤੇ, ਉਹਨਾਂ ਦੇ ਭਲੇ ਵਾਸਤੇ ਸਤਿਗੁਰਾਂ ਨੂੰ ਕਹਿਣ ਲੱਗਿਆ ਹੈ, ਧੰਨ ਤੁਮਾਰੋ ਮਨ ਅਨੁਰਾਗਿਓ, ਧੰਨ ਹਮਾਰਾ ਤੁਹਾਡਾ ਜਿਹੜਾ ਮਨ ਹੈ ਇਸ ਪਾਸੇ, ਕਹਿੰਦੇ ਅਨੁਰਾਗਿਓ ਕਿ ਪ੍ਰੇਮੀ ਪਿਆਰਾ ਬਣਿਆ ਹੈ। ਜੋ ਤੁਮ ਰੀਤ ਕਹਿਤ ਯਹ ਸਾਚੀ, ਇਸ ਤਰ੍ਹਾਂ ਦੀ ਮਹਾਰਾਜ ਤੁਸੀਂ ਰੀਤੀ ਦੀ ਗੱਲ ਕਹਿੰਦੇ ਹੋ, ਹੈ ਤਾਂ ਇਹ ਰੀਤੀ ਦੀ ਗੱਲ ਬਿਲਕੁਲ 16 ਆਨੇ ਸੱਚੀ। ਹਰ ਚਰਨਨ ਮਹਿ ਮਤ ਰੁਚ ਰਾਚੀ। ਵਾਹਿਗੁਰੂ ਦੇ ਚਰਨਾਂ ਵਿੱਚ ਤੁਹਾਡੀ ਜਿਹੜੀ ਬੁੱਧੀ ਦੀ ਰੁਚੀ ਹੈ, ਚੰਗੀ ਤਰ੍ਹਾਂ ਰਚੀ ਹੋਈ ਹੈ, ਬੁੱਧੀ ਇਸੇ ਪਾਸੇ ਲੱਗੀ ਹੋਈ ਹੈ। ਤਦਪ ਤੁਮਰੋ ਸਭ ਪਰਵਾਰ। ਤਾਵੀ ਮਹਾਰਾਜ ਸੁਣੋ, ਤੁਹਾਡਾ ਕਾਲੂ ਜੀ ਦੇ ਸਵੇਦ ਹੋਰ ਜਿੰਨਾ ਸਾਰਾ ਪਰਿਵਾਰ ਹੈ। ਭੇਦ ਲਗੀਰੋ ਜੋ ਹੈ ਹਿਤਕਾਰੂ। ਤੁਹਾਡਾ ਤੁਹਾਡੇ ਨਾਲ ਹਿੱਤ ਕਰਨ ਵਾਲਾ ਹੈ, ਪ੍ਰੇਮ ਕਰਨ ਵਾਲਾ, ਉਹ ਸਾਰਾ ਮਾਰਾ ਪਰਿਵਾਰ ਤੁਹਾਡਾ ਦਲਗੀਰ ਕੇ ਉਪਰਾਂ ਉਦਾਸ ਹੋਇਆ ਪਿਆ ਹੈ। ਇਨਕੋ ਹਿਤ ਕਰੋ ਜੋ ਹਰਖ ਹੈ। ਇਹਨਾਂ ਵਾਸਤੇ ਤੁਸੀਂ ਮਾਰਾ ਹਿੱਤ ਕਰੋ, ਪ੍ਰੇਮ ਪਿਆਰ ਕਰੋ, ਜਿਸ ਤਰ੍ਹਾਂ ਇਹ ਖੁਸ਼ ਹੋ ਜਾਵੇ ਪਰਿਵਾਰ। ਤੁਮਰੋ ਮੋਹ ਆਨ ਇਨ ਕਰਖ ਹੈ। ਤੁਹਾਡਾ ਜਿਹੜਾ ਮੋਹ ਇਹਨਾਂ ਨੂੰ ਆ ਕੇ ਖਿੱਚ ਪਾਉਂਦਾ ਹੈ। ਪਿਤਾ ਪਿਤਾ ਨੁਜ ਔਰ ਜੇ ਗਿਆਤੀ। ਪਿਤਾ ਤੁਹਾਡੇ ਆ, ਪਿਤਾ ਬੈਠੇ ਹੈ, ਦੂਜੇ ਇਹਨਾਂ ਦੇ ਭਰਾ ਕਾਲੂ ਜੀ ਹਨ, ਹੋਰ ਜਿਹੜੇ ਕੋਈ ਤੁਹਾਡੀ ਗਿਆਤੀ ਕੀ ਹੈ ਸਾਖ ਸੰਬੰਧੀ ਹਨ। ਨਹਿ ਤਿੰਨ ਕੋ ਅਸ ਰੀਤ ਸੁਹਾਤੀ। ਤੁਸੀਂ ਚੁੱਪ ਜਾਪ ਜਾ ਰਹਿੰਦੇ ਆ ਨਾ, ਇਹ ਰੀਤੀ ਇਹਨਾਂ ਨੂੰ ਚੰਗੀ ਨੀ ਲੱਗਦੀ ਪਰਿਵਾਰ ਨੂੰ। ਬੋਲੋ ਬਿਗਸੋ ਵਿੱਚ ਰਹੁ ਸੰਗਾ। ਮੈਂ ਤਾਂ ਇਹੀ ਕਹਾਂਗਾ ਵੀ ਤੁਸੀਂ ਮਾਰਾ ਇਹ ਪਰਿਵਾਰ ਨਾਲ ਬੋਲਿਆ ਚੱਲਿਆ ਕਰੋ, ਤੇ ਬਿਗਸੋ ਹੱਸ ਕੇ ਬੋਲਿਆ ਚੱਲਿਆ ਕਰੋ, ਹੱਸਿਆ ਖੇਲਿਆ ਕਰੋ, ਇਹਨਾਂ ਨਾਲ ਜਿੱਧਰ ਜਾਂਦੇ ਉਧਰ ਫਿਰਿਆ ਤੁਰਿਆ ਕਰੋ। ਕਰੋ ਕਾਜ ਸਭ ਸਹਿਤ ਉਮੰਗਾ। ਰੇਵਰ ਸ਼ਾਹ ਦੇ ਸਹਿਤ ਆਪਣੇ ਪਿਓ ਨਾਲ ਹੋਰ ਪਰਿਵਾਰ ਨਾਲ ਸਾਰੇ ਕੰਮ ਕਾਜ ਵੀ ਕਰਿਆ ਕਰੋ। ਸੁਣ ਕਰ ਸ੍ਰੀ ਨਾਨਕ ਤੇ ਬਾਨੀ। ਉਹ ਮੁੱਲਾ ਦੇ ਬਚਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕਰਕੇ ਬੋਲੇ ਦੀਨ ਬੰਦ ਸੁਖ ਦਾਨੀ। ਜੋ ਸੁਖਾਂ ਨੂੰ ਦੇਣ ਵਾਲੇ ਅਗਨਾਂ ਦੇ ਬੰਧੂ ਹਨ, ਗਰੀਬਾਂ ਦੇ ਪਿਆਰੇ ਹਨ, ਉਹ ਬਚਨ ਬੋਲੇ ਹਨ। ਸ੍ਰੀ ਮੁਖ ਵਾਕ ਜਨ ਪੇਸਰ ਪਾਦਰ ਬਿਰਾਦਰਾਂ। ਮਹਾਰਾਜ ਕਹਿੰਦੇ ਵੀ ਮੁੱਲਾਂ ਜਿਹੜੀ ਜਾਨਕੀ ਇਸਤਰੀ ਹੈ, ਘਰ ਵਾਲੀ ਹੈ, ਇਸਤਰੀ ਤੋਂ ਪੈਦਾ ਹੋਏ ਜਿਹੜੇ ਕੋਈ ਪਿਸਰ ਕੀ ਹੈ ਪੁੱਤਰ ਹਨ, ਤੇ ਇਸੇ ਤਰ੍ਹਾਂ ਸਾਡਾ ਜਿਹੜਾ ਪਿਓ ਪਿਤਰ ਪਿਤਾ ਹੈ, ਹੋਰ ਜਿਹੜੇ ਕੋਈ ਅੱਗੇ ਬਰਾਦਰਾਂ ਭਰਾ ਹਨ। ਕਸ ਨੇਸ ਦਸਤੰਗੀਰ। ਇਹਨਾਂ ਨੇ ਕਿਸੇ ਨੇ ਵੀ ਅਖੀਰ ਨੂੰ ਕਹਿੰਦੇ ਜਿਹੜਾ ਦਸਤੰਗੀਰ ਕੇ ਹੱਥ ਨਹੀਂ ਪਕੜਨਾ ਹੈ, ਕਿਸੇ ਨੇ ਔਖੇ ਸਮੇਂ ਹੱਥ ਨਹੀਂ ਫੜਨਾ, ਬਹਾਨੀ ਫੜਨੀ ਹੈ। ਆਖਰ ਬੇਅਫਤਮ ਕਸ ਨਾ ਦਾਰਦ। ਅਖੀਰ ਨੂੰ ਜਦੋਂ ਕਹਿੰਦੇ ਇਹ ਡਿੱਗਿਆ ਟੈਟੇਰੀ ਹੋਇਆ, ਕਿਸੇ ਨੇ ਵੀ ਦਰਦ ਕੀ ਰਕਸ਼ਾ ਨਹੀਂ ਕਰਨੀ ਇਸ ਦੀ। ਤੂੰ ਸਬਦ ਤੱਕ ਵੀਰ। ਕਿਉਂਕਿ ਇਹ ਜਦੋਂ ਸਬਦ ਕੀ ਹੋਵੇਗੀ ਜਾਂ ਹੁੰਦੀ ਇਸ ਦੀ ਤਕਵੀਰ, ਜਿਵੇਂ ਬੱਕਰੇ ਦੀ ਖੋਣ ਵਾਲੀ ਹਾਲਤ ਹੁੰਦੀ ਜਦੋਂ ਕੋਇਆ ਜਾਂਦਾ ਹੁੰਦਾ, ਜਦੋਂ ਬੱਕਰੇ ਵਾਂਗੂ ਇਹਦਾ ਕੋਇਆ ਜਾਏਗਾ, ਇਹ ਡਿੱਗੇਗਾ ਟੈਟੇਰੀ ਹੋਏਗਾ, ਕੋਈ ਨਹੀਂ ਇਸ ਦੀ ਰੱਖਿਆ ਕਰੇਗਾ, ਸਭ ਤਿਣਕੇ ਤੋੜ ਕੇ ਤੀਲੇ ਹੋ ਕੇ ਪਾਸੇ ਹੋ ਜਾਣਗੇ, ਜਿੱਤਰ ਆਇਆ ਤਿੱਤਰ ਗਛਤੀ। ਜਾਂ ਇਸੇ ਤਰ੍ਹਾਂ ਜੋ ਸਵੱਦ ਤਕਵੀਰ, ਜਦੋਂ ਫਿਰ ਜਿਹੜੀ ਕੋਈ ਤਕਵੀਰ ਹੈ, ਜਿਹੜਾ ਅੱਲਾਹੁ ਅਕਬਰ ਇਸ ਤਰ੍ਹਾਂ ਦੀ ਨਵਾਜ਼ ਰਹਿਮਤ ਲਈ ਉਹ ਅੱਤ ਵੇਲੇ ਜਿਹੜੀ ਪੜ੍ਹਦੇ ਹੁੰਦੇ ਨਾ, ਇਹੋ ਜਿਹੀ ਜਿਹੜੀ ਤਦਵੀਰ ਕੀਤੀ ਹੈ, ਭਲਾ ਕੀ ਇਸ ਦੀ ਸਵਾਰੇਗੀ, ਕੀ ਰੱਖਿਆ ਕਰੇਗੀ। ਚੌਪਈ ਪਿਤਾ ਭਰਾਤ ਤੀ ਤਾਤ ਸਮੇਤੂ। ਹਰਾ ਕਹਿੰਦੇ ਮੁੱਲਾ ਸੁਣ ਲਾ, ਪਿਓ ਭਰਾ ਘਰ ਵਾਲੀ ਪੁੱਤਰ ਇਹਨਾਂ ਦੇ ਸਮੇਤ। ਇਨਕੋ ਲਖੋ ਕੂਰ ਸਭ ਹੇਤੂ। ਇਹਨਾਂ ਦਾ ਸਾਰਾ ਜਿਹੜਾ ਮੋਹ ਪਿਆਰ ਹੈ ਝੂਠੇ ਹੀ ਜਾਣ ਲੈ। ਧਨ ਬਿਨ ਜੀਵਤ ਤਿਆਗਹ ਸੰਗਾ। ਜੇ ਕਿਤੇ ਮੁਰਗ ਧਨ ਤੇ ਮੁਗੈ ਹੋ ਜਾਵੇ ਨਾ, ਸਾਰੇ ਕਹਿੰਦੇ ਜਿਉਂਦਿਆਂ ਹੀ ਇਹ ਸਾਥ ਛੱਡ ਜਾਂਦੇ, ਮਾਂ ਪਿਓ ਪੁੱਤਰ ਧੀਆਂ ਘਰ ਵਾਲੀ। ਧਨ ਹੋਵੇ ਹੈ ਰਹਿ ਸੰਗ ਉਮੰਗਾ। ਮਨੁੱਖ ਦੇ ਕੋਲ ਖੁੱਲਾ ਧਨ ਹੋਵੇ, ਫਿਰ ਬੜੇ ਚਾਰ ਸ਼ਾਹ ਨਾਲ ਖੁਸ਼ ਹੋ ਕੇ ਨਾਲ ਰਹਿੰਦੇ ਇਸ ਦੇ। ਜਬ ਜਬ ਆਨ ਗਹਿ ਇਸ ਪ੍ਰਾਣੀ। ਬਾਕੀ ਵੀ ਜਦੋਂ ਇਹ ਪੁਰਾਣਾ ਧਾਰੀ ਜੀ ਨੂੰ ਆ ਕੇ ਜੰਮ ਫੜ ਲਵੇਗਾ। ਇਸ ਰਾਖਨ ਕੀ ਕਹਾ ਕਹਾਨੀ, ਤਬ ਰਾਖਨ ਕੀ ਕਹਾ ਕਹਾਣੀ, ਜੀ ਰੱਖਿਆ ਕਰਨ ਵਾਲੀ ਤਾਂ ਕੀ ਕਹਾਣੀ ਹੈ, ਕੀ ਗੱਲ ਹੈ ਵੀ ਕਿਸੇ ਨੇ ਵੀ ਆ ਕੇ ਰੱਖਿਆ ਨੀ ਕਰਨੀ ਇਸਦੀ। ਅੰਤ ਕਾਲ ਗਹਿ ਲੀਨ ਇਕਾਂਕੀ, ਦੇਖ ਲੋ ਜਦੋਂ ਅੰਤ ਦਾ ਸਮਾਂ ਆਇਆ ਇਹਨੂੰ ਇਕੱਲੇ ਨੂੰ ਕਹਿੰਦੇ ਉਹ ਜਮਾਨੇ ਆ ਕੇ ਫੜ ਲਿਆ ਹੈ। ਤਬ ਤੱਕ ਵੀਰ ਹੋਏ ਕਿਆ ਤਾਂ ਕੀ, ਕਹਿੰਦੇ ਇਹਦੀ ਜਿਹੜੀ ਤਦਵੀਰ ਹੈ ਜਿਹੜਾ ਕੋਈ ਉਹ ਅਖੀਰ ਦੀ ਨਵਾਜ਼ ਜੀ ਪੜੀ ਰਹਿਮਤ ਲਈ ਉਹਦੇ ਕੀ ਸਵਾਰੇਗੀ, ਕੀ ਹੋ ਜਾਊ ਇਸ ਨਾਲ। ਚਲਨ ਸੰਗ ਜੋ ਸ੍ਰੀ ਹਰ ਰੰਗਾ, ਜਿਹੜਾ ਕਹਿੰਦੇ ਵਾਹਿਗੁਰੂ ਦਾ ਕਹਿੰਦੇ ਪ੍ਰੇਮ ਪਿਆਰ ਹੈ ਅਖੀਰ ਨੂੰ ਜਾਣ ਨਾਲ ਜਾਣ ਵਾਲਾ ਹੈ। ਨਾਮ ਨ ਜਪਿਓ ਰਹਿਓ ਮਨ ਭੰਗਾ, ਉਹ ਪ੍ਰੇਮ ਨਾਲ ਇਹਨੇ ਪਰਮੇਸ਼ਰ ਦਾ ਨਾਮ ਜਪਿਆ ਨੀ, ਮਨ ਉਧਰੋਂ ਕਹਿੰਦੇ ਭੰਗਾ ਉਦਾਸ ਉਪਰਾਮ ਹੀ ਰਿਹਾ, ਟੁੱਟਿਆ ਹੀ ਰਿਹਾ ਹੈ। ਭਾ ਅਨਾਥ ਜਮ ਮਾਰਗ ਮਾਹੀ, ਜਦੋਂ ਕਹਿੰਦੇ ਜਮਾਂ ਦੇ ਰਸਤੇ ਵੀ ਜਾਂਦਾ ਅਨਾਥਾਂ ਵਰਗਾ ਹੋ ਗਿਆ, ਕੋਈ ਨਾ ਇਹਦਾ ਮਾਲਕ ਹੋਇਆ। ਅਨਕ ਜਾਤ ਨਾ ਹੋਵੇ ਜਾਹੀ, ਜਿੱਥੇ ਰਸਤੇ ਵਿੱਚ ਜਾਂਦੇ ਅਨੇਕਾਂ ਤਰ੍ਹਾਂ ਦੀਆਂ ਤਾੜਨਾ ਹੁੰਦੀਆਂ ਸਜਾਵਾਂ ਮਿਲਦੀਆਂ। ਅੱਗੇ ਬਿਮਲ ਨਦੀ ਅਗਨ ਵਿਖ ਚੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ, ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨ ਮੁਕਤਾਈ ਹੈ। ਜਿਹੜਾ ਬੇਮੁਖ ਰਿਹਾ ਨਾ ਨਾਮ ਤੋਂ, ਉਹਨੂੰ ਫੜ ਫੜ ਕੇ ਇਹਦੇ ਵਿੱਚ ਸਾੜ ਦੇ ਸਿਰ ਦੇ ਨੈਣ ਨਾਲ ਭਰੀ ਹੋਈ ਜਿਹੜੀ ਨਦੀ ਹੈ ਗੰਦਗੀ ਨਾਲ ਭਰੀ, ਉਹਦੇ ਵਿੱਚ ਧੋਂਦੇ ਖਿੱਚਦੇ ਹੈ। ਅਤੇ ਅੱਗ ਦਾ ਜਿਹੜਾ ਕੋਈ ਚੱਲ ਹੈ ਜਿੱਥੇ ਲੜ ਲੜ ਕਰਕੇ ਅੱਗ ਬਲਦੀ, ਉਹਦੇ ਵਿੱਚ ਦਿਲ ਜਾਂਦੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਜਾਵਾਂ ਜਿੱਥੇ ਰਸਤੇ ਵਿੱਚ ਇਹਨੂੰ ਹੁੰਦੀਆਂ ਹਨ। ਨਹਿ ਸਹਾਏ ਤਿੰਨ ਕੋ ਸਨ ਬੰਧੂ, ਕਹਿੰਦੇ ਉੱਥੇ ਇਹਨਾਂ ਤੋਂ ਸਹਾਇਤਾ ਕਰਨ ਵਾਲਾ ਕੋਈ ਸੰਬੰਧੀ ਨਹੀਂ ਹੁੰਦਾ। ਜਿਨ ਮਹਿ ਪਚਿਓ ਰਹਿਓ ਮਤ ਅੰਧੂ, ਜਿਹੜਾ ਅਕਲ ਤੋਂ ਅੰਨਾ ਏ ਪੁਰਸ਼, ਜਿਹਨਾਂ ਸਾਗ ਸੰਬੰਧੀਆਂ ਪੁੱਤਰ ਧੀਆਂ ਵਿੱਚ ਖਪਿਆ ਪਚਿਆ ਰਿਹਾ ਹੈ। ਜਾਨੀ ਰਿਦੈ ਮੁਲਾਨੇ ਰੀਤੀ, ਉਸ ਵੇਲੇ ਜਿਹੜਾ ਬੁਲਾਣਾ ਉਸਨੇ ਹਿਰਦੇ ਦੀ ਰੀਤੀ ਜਾਣ ਲਈ। ਪਰ ਪੂਰਨ ਉਰਮਹ ਹਰ ਪ੍ਰੀਤੀ, ਇਹਨਾਂ ਦੇ ਅੰਦਰ ਤਾਂ ਹਰੀ ਦੀ ਪ੍ਰੀਤੀ ਜਿਹੜੀ ਹੈ ਨਾ ਇਹ ਪਰ ਵਿਸ਼ੇਸ਼ ਕਰਕੇ ਪੂਰਨ ਹੈ। ਇਸਕੇ ਬਚਨ ਮੋਹ ਮਨ ਫੇਰਾ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੇ ਤਾਂ ਮੇਰੇ ਮਨ ਨੂੰ ਵੀ ਇਹ ਦੂਜੇ ਪਾਸੇ ਤੋਂ ਮੋੜ ਦਿੱਤਾ ਹੈ। ਜੋਮ ਤੰਗ ਅੰਕੁਸ਼ ਕਰ ਪ੍ਰੇਰਾ, ਇਸ ਤਰ੍ਹਾਂ ਕਹਿੰਦੇ ਉਹ ਕੁੰਡੇ ਕਰਕੇ ਜਿਹੜਾ ਹਾਸੀ ਹੈ ਉਹ ਪ੍ਰੇਰਿਆ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦੇ ਬਚਨਾਂ ਨਾਲ ਮੇਰਾ ਮਨ ਵੀ ਇਹ ਫਿਰ ਰਿਹਾ ਉੱਡ ਰਿਹਾ ਹੈ। ਕਹੇ ਗੁਨਾਹਕਾਰ ਬਾਣੀ ਸਾਚੀ, ਇਹ ਤਾਂ ਗੁਣਾਂ ਦੀ ਖਾਣ ਰੂਪ ਜਿਹੜੀ ਬਾਣੀ ਬਿਲਕੁਲ ਸੱਚੀ ਕਹਿੰਦੇ। ਕੂਰ ਕੁਟੰਬ ਪ੍ਰੀਤ ਰੁਚ ਰਾਚੀ, ਜਿਹੜਾ ਪਰਿਵਾਰ ਹੈ ਇਹ ਤਾਂ ਝੂਠਾ ਹੀ ਹੈ, ਇਹਦੀ ਜਿਹੜੀ ਪ੍ਰੀਤੀ ਵਿੱਚ ਰੁਚੀ ਰੁਚੀ ਹੋਈ ਹੈ ਇਹ ਸਭ ਐਵੇਂ ਝੂਠੀ ਹੈ। ਆਖਰ ਕੋ ਰਖਵਾਰ ਨਾ ਸੰਗੀ, ਕਹਿੰਦੇ ਅਖੀਰ ਨੂੰ ਤਾਂ ਰੱਖਿਆ ਕਰਨ ਵਾਲਾ ਕੋਈ ਸੰਗੀ ਸਾਥੀ ਇਹਨਾਂ ਵਿੱਚੋਂ ਹੁੰਦਾ ਹੀ ਨਹੀਂ। ਸਹਿ ਜੀਵ ਇਹ ਦੁੱਖ ਇਕੰਗੀ, ਜਿੱਥੇ ਕਹਿੰਦੇ ਇਕੱਲਾ ਜਿਹੜਾ ਜੀਵ ਹੈ ਉਹੀ ਇਹ ਸਾਰੇ ਦੁੱਖ ਭੋਗਦਾ ਹੈ। ਅਸ ਅਨਜਾਨ ਪੁਨੇ ਮਹਿਮਾਨਵ, ਦੇਖ ਲੋ ਐਸੇ ਬੇਸਮਝ ਪੁਨੇ ਦੇ ਵਿੱਚ ਇਹ ਜਿਹੜਾ ਮਨੁੱਖ ਹੈ। ਅਜ ਹੈ ਰੈਨ ਦਿਨ ਭੇਵ ਨ ਜਾਣਵ, ਜਿਹੜਾ ਭੇਤ ਇਹਨਾਂ ਨੇ ਅੱਜ ਦੱਸਿਆ ਇਹਨੂੰ ਜਾਣਦਾ ਹੀ ਨਹੀਂ, ਰਾਤ ਦਿਨ ਇਹਨਾਂ ਪਿੱਛੇ ਖਪੀ ਮਰੀ ਜਾਂਦਾ ਹੈ। ਅਸ ਵਿਚਾਰ ਕਰ ਹਿਰਦੈ ਮੁਲਾਨਾ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਹਿਰਦੇ ਜਿਹੜਾ ਇਹ ਮੁਲਾਣਾ ਹੈ ਸੀ। ਲੱਖ ਮਹਿਮਾ ਮੁਖ ਬਚਨ ਬਖਾਨਾ, ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣ ਕੇ ਫਿਰ ਇਸਨੇ ਮੁਖੋਂ ਬਚਨ ਕਿਹਾ। ਅਲਪ ਬੈਸ ਏਤੀ ਦਾ ਨਾਈ, ਗੁਰੂ ਨਾਨਕ ਸਾਹਿਬ ਛੋਟੀ ਜੀ ਉਮਰ ਐਡੀ ਵੱਡੀ ਸਿਆਣਪ ਦੀ ਅੰਦਰ ਤੁਹਾਡੇ। ਤੋ ਅਵਤਰਿਓ ਸੰਤ ਕੋ ਅਵਤਰਿਓ ਸੰਖ ਸੁਤਦਾਈ, ਮੈਨੂੰ ਤਾਂ ਐਂ ਪ੍ਰਤੀਤ ਹੋਇਆ ਕੋਈ ਸੁਖ ਦੇਣ ਵਾਲਾ ਮਹਾਨ ਸੰਤੀ ਸੰਸਾਰ ਦੇ ਵਿੱਚ ਪੈਦਾ ਹੋ ਗਿਆ, ਉਸ ਸੰਤ ਨੇ ਅਵਤਾਰ ਧਾਰਨ ਕਰ ਲਿਆ ਹੈ। ਸਿਸੁਤਾ ਵਿਖੇ ਬੰਦਗੀ ਜਾਨੀ, ਦੇਖੋ ਬਾਲਕ ਪੁਣੇ ਦੀ ਉਮਰ ਦੇ ਵਿੱਚ ਜਿਹੜੀ ਬੰਦਗੀ, ਇਹਨੂੰ ਤੁਸੀਂ ਚੰਗੀ ਕਰਕੇ ਜਾਣਿਆ ਹੈ। ਨੇਕੀ ਕਾਰ ਕਰਨ ਮਨ ਠਾਨੀ, ਨੇਕੀ ਵਾਲੀ ਜਿਹੜੀ ਕਾਰ ਕਰਨੀ ਉਹ ਮਨ ਦੇ ਵਿੱਚ ਤੁਸੀਂ ਧਾਰੀ ਵੀ, ਨੇਕੀ ਭਲਿਆਈ ਕਰਨੀ ਚਾਹੀਦੀ। ਬਦੀ ਖਿਆਲ ਦਿਲ ਦੀਨ ਭੁਲਾਈ, ਮਾੜੇ ਖਿਆਲ ਬੁਰਿਆਈਆਂ ਦੇ ਖਾਲ ਤੁਸੀਂ ਦਿਲ ਦੇ ਵਿੱਚੋਂ ਭੁਲਾ ਦਿੱਤੇ ਆ, ਤੁਸੀਂ ਧਨ ਹੋ। ਰੀਤ ਪ੍ਰੀਤ ਕੀ ਚੀਤ ਵਸਾਈ, ਜਿਹੜੀ ਕਹਿੰਦੇ ਪ੍ਰੀਤੀ ਦੀ ਰੀਤੀ ਆ ਉਹ ਤੁਸੀਂ ਚਿੱਤ ਵਿੱਚ ਵਸਾਈ ਹੋਈ ਹੈ। ਵਿਸ਼ਿਆਂ ਤੇ ਉਦਾਸ ਮਤ ਕੀਨੀ, ਮਹਾਰਾ ਵਿਸ਼ਿਆਂ ਵਿਕਾਰਾਂ ਵੱਲੋਂ ਆਪਣੀ ਬੁੱਧੀ ਨੂੰ ਤੁਸੀਂ ਉਪਰਾਮ ਕੀਤਾ ਹੋਇਆ। ਗਿਰਾ ਪ੍ਰੇਮ ਪਰਮੇਸ਼ਵਰ ਭੀਨੀ, ਤੁਹਾਡੀ ਜਿਹੜੀ ਬਾਣੀ ਹੈ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜੀ ਪਈ। ਉਸ ਤਤ ਕੇ ਬਚ ਸੁਣ ਸੁਖ ਸਦਨਾ, ਜੋ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਆਪਣੀ ਉਸਤੀ ਦੇ ਬਚਨ ਸੁਣ ਕੇ ਵੀ ਸਾਡੀ ਮਹਿਮਾ ਕਰ ਰਿਹਾ ਹੈ ਮੌਲਾਣਾ। ਕਹੇ ਤ੍ਰਿਤੀਯ ਪਦ ਪੰਕਜ ਬਦਨਾ, ਕਮਲ ਵਰਗੇ ਮੁਖ ਤੋਂ ਸ਼ਬਦ ਦਾ ਤੀਜਾ ਜਿਹੜਾ ਪਦ ਹੈ, ਤੀਜੀ ਪੌੜੀ ਆਪ ਜੀ ਨੇ ਉਚਾਰਨ ਕੀਤੀ, ਇਸ ਨੂੰ ਕਿਹਾ ਹੈ ਸ੍ਰੀ ਮੁਖ ਵਾਕ ਸਭ ਰੋਜ ਗਸਤਮ ਦਰ ਹਵਾ। ਮਹਾਰਾਜ ਕਹਿੰਦੇ ਵੀ ਤੂੰ ਤਾਂ ਕਹਿੰਦਾ ਵੀ ਨੇਕੀਆਂ ਦੀ ਕਾਰ ਕਰਨ ਨੂੰ ਬੜੀ ਖਿਲਾ ਤੁਸੀਂ ਭੁਲਾ ਦਿੱਤੇ ਹੈ, ਵਿਸ਼ਿਆਂ ਵੱਲੋਂ ਬੁੱਧੀ ਨੇ ਉਪਰਾਮ ਕਰ ਲਿਆ। ਅਸੀਂ ਤਾਂ ਕਹਿੰਦੇ ਹਾਂ ਸਭ ਨੂੰ ਰਾਤ ਦਾ ਰੋਜ਼ ਨੂੰ ਦਿਨ ਦਾ ਹੈ, ਰਾਹ ਦਿਨ ਗਸਤਮ ਕੀਏ ਫਿਰਦਾ ਹਾਂ, ਦਰ ਹਵਾ ਹਵਾ ਨੂੰ ਵਾਸ਼ਨਾ ਦੇ ਦਰ ਦਾ ਅਰਥ ਫਿਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਿਆਂ ਦੀਆਂ ਵਾਸ਼ਨਾ ਉਹਨੇ ਵਿੱਚ ਹੀ ਮੈਂ ਫਿਰਦਾ ਹਾਂ। ਕਰਦੇ ਬਦੀ ਖਿਆਲ, ਕਰਦਾ ਹਾਂ ਮੈਂ ਬੜੀਆਂ ਬੁਰਿਆਈਆਂ ਦੇ ਖਿਆਲ। ਗਾਹੇ ਨਾ ਨੇਕੀ ਕਾਰ ਕਰਦਮ, ਕਦੇ ਵੀ ਜਿਹੜੀ ਨੇਕੀ ਵਾਲੀ ਕਾਰ ਹੈ ਉਹ ਤਾਂ ਗਹੇ ਕੀ ਗਾਹੇ ਕਿ ਕਦੇ ਵੀ ਮੈਂ ਕਰਦਾ ਕਿ ਨਹੀਂ ਕਰਦਾ, ਨੇਕੀ ਵਾਲ ਭਲਾਈ ਵਾਲੀ ਕਾਰ ਤਾਂ ਮੈਂ ਕਦੇ ਕਰਦਾ ਨਹੀਂ। ਮਮ ਈ ਚਿਨੀ ਅਹਿਵਾਲ, ਮਮ ਕੀ ਮੇਰਾ ਈ ਇਹੋ ਚਿਨੀ ਕੀ ਅਜਿਹਾ, ਇਹੋ ਜਿਹੀ ਮੇਰੀ ਅਹਿਵਾਲ ਕੀ ਹਾਲਤ ਹੈ, ਇਹੋ ਜਿਹਾ ਬੁਰਾ ਹਾਲ ਹੈ। ਚੌਪਈ ਬਦੀ ਖਿਆਲ ਨਿਸ ਬਾਸੁਰ ਮਾਹੀ, ਹੋ ਮੁਲਾਂ ਦਿਨ ਹੋਵੇ ਰਾਤ ਹੋਵੇ ਬੁਰਿਆਈਆਂ ਦੇ ਮਾੜੇ ਖਿਆਲ ਭੈੜੇ ਖਿਆਲ ਹਨ। ਕਰਤ ਰਹਿਤ ਕੁਛ ਜਾਣਤ ਨਾਹੀ, ਉਹੀ ਕਰਦੇ ਰਹਿੰਦੇ ਕੁਛ ਸਮਝਦੇ ਨਹੀਂ ਵੀ ਇਹ ਮਾੜੇ ਖਿਆਲ ਬੁਰਿਆਈਆਂ ਦੇ ਕਿਉਂ ਕਰੀ ਜਾ ਰਹੇ ਸੀ ਜੀਵ। ਚਿੰਤਾ ਮਨ ਕੋ ਤਜ ਹੈ ਗਵਾਰਾ, ਜਿਹੜੇ ਬੇਸਮਝ ਲੋਕ ਹੈ ਜਿਹੜੀ ਚਿੰਤਾ ਮਣੀ ਉਹਨੂੰ ਤਾਂ ਛੱਡ ਦਿੰਦੇ ਤਿਆਗ ਦਿੰਦੇ। ਕਾਚ ਲੇਹ ਕਰ ਜਤਨ ਅਪਾਰਾ, ਬੇਅੰਤ ਜਤਨ ਕਰਕੇ ਜਿਹੜਾ ਕੱਚ ਨਾ ਨਕਮਾ ਉਹਨੂੰ ਕਹਿੰਦੇ ਇਕੱਠਾ ਕਰ ਲੈਂਦੇ। ਸੁਰ ਧਰ ਕੋ ਨਿਜ ਅਜਰ ਉਖਾਰ ਹੈ, ਜਿਹੜਾ ਕਲਪ ਬਿਰਸ਼ ਹੈ ਉਸਨੂੰ ਤਾਂ ਆਪਣੇ ਵਿਹੜੇ ਵਿੱਚੋਂ ਇਹ ਜੀਵ ਪੁੱਟ ਦਿੰਦੇ। ਬਨੀ ਬਬੂਰਨ ਕੀ ਵਿਸਤਾਰ ਹੈ, ਜਿਹੜੀ ਕਿੰਦਰਾਂ ਕਿੱਕਰਾਂ ਦੀ ਬਗੀਚੀ ਹੈ ਬਾੜੀ ਉਹਨੂੰ ਕਹਿੰਦੇ ਫੁਲਾਉਂਦੇ, ਉਹਦੀ ਹੋਰ ਪਨੀਰੀ ਲਾਉਂਦੇ ਕਿੱਕਰਾਂ ਦੇ ਬੀਜਾਂ ਦੀ। ਤਰਕ ਸੁਦਾ ਕੋ ਹੋ ਹੈ ਸੁਰਾ ਸੁਰਾਪੀ, ਜਿਹੜਾ ਅੰਮ੍ਰਿਤ ਹੈ ਉਹਦੇ ਤਾਂ ਤਰਕ ਕਰਦੇ ਹੁਜਤ ਕਰਦੇ ਅਤੇ ਸ਼ਰਾਬੀ ਸ਼ਰਾਬ ਪੀਣ ਵਾਲੇ ਹੁੰਦੇ ਸ਼ਰਾਬਾਂ ਪੀਂਦੇ ਹਨ। ਤਜ ਚੰਦਨ ਗਹ ਬੰਸ ਸੰਤਾਪੀ, ਜਿਹੜਾ ਬਾਵਨ ਚੰਦਨ ਨੂੰ ਛੱਡ ਕੇ ਜਿਹੜਾ ਦੁੱਖ ਦੇਣ ਵਾਲਾ ਬਾਂਸ ਹੈ ਆਪ ਸੜਨ ਵਾਲਾ ਅਤੇ ਨਾਲ ਦੇ ਕੋਲ ਦਰਖਤਾਂ ਨੂੰ ਸਾੜਨ ਵਾਲਾ ਹੈ ਉਹਨੂੰ ਪਕੜਦੇ ਉਹਦੇ ਨਾਲ ਜੁੜਦੇ ਹਨ। ਤਿੰਨ ਕੋ ਸੁੱਖ ਪ੍ਰਾਪਤ ਹੋਏ ਕੈਸੇ, ਕਹਿੰਦੇ ਅੰਮ੍ਰਿਤ ਨੂੰ ਛੱਡ ਕੇ ਸ਼ਰਾਬ ਪੀਣ ਲੱਗ ਜਾਏ, ਬਾਵਨ ਚੰਨ ਨੂੰ ਛੱਡ ਕੇ ਕਿੱਕਰਾਂ ਦੇ ਬੀਜ ਛੱਡਣ ਲੱਗ ਪਏ, ਇਸੇ ਤਰ੍ਹਾਂ ਚੰਦਨ ਨੂੰ ਛੱਡ ਕੇ ਇਸੇ ਤਰ੍ਹਾਂ ਬਾਂਸ ਦੇ ਨਾਲ ਜੁੜੇ ਉਹਨਾਂ ਨੂੰ ਦੱਸੋ ਕਿਵੇਂ ਸੁੱਖ ਹੋਊਗਾ। ਹਰ ਤਜ ਵਿਸ਼ੇ ਗਹਿਤ ਜੋ ਐਸੇ, ਵਾਹਿਗੁਰੂ ਨੂੰ ਛੱਡ ਕੇ ਜਿਹੜੇ ਇਸ ਤਰ੍ਹਾਂ ਮਾੜੇ ਵਿਸ਼ੇ ਹੈ ਕਿੱਕਰਾਂ ਦੇ ਬੀਜ ਵਰਗੇ ਜਾਂ ਇਸੇ ਤਰ੍ਹਾਂ ਜਿਹੜੇ ਸ਼ਰਾਬ ਵਰਗੇ ਉਹ ਕਿਵੇਂ ਕਹਿੰਦੇ ਸੁਖੀ ਹੋਊਗਾ, ਬਿਸਰੈ ਸਭ ਹੀ ਵੈਸ ਬਤੀਤੀ, ਪਰਮੇਸ਼ਰ ਦੇ ਨਾਮ ਨੂੰ ਭੁੱਲਿਆ ਹੋਇਆ ਸਾਰੀ ਜਿਹੜੀ ਉਮਰ ਹੈ ਉਹ ਬਤੀਤ ਜਾਂਦੀ ਹੈ। ਕਬ ਹੈ ਨਾ ਸੁਧ ਕੀਨੀ ਹਰ ਪ੍ਰੀਤੀ, ਕਦੇ ਵੀ ਇਹਨੇ ਹਰੀ ਦੀ ਪ੍ਰੀਤੀ ਤੇ ਖਬਰ ਸਾਰੀ ਨੀ ਲੈਣਾ ਕੀਤੀ। ਸੁਣਤ ਮੁਲਾਨੇ ਕੇ ਮਨ ਮਾਹੀ, ਇਹੋ ਜੇ ਵਿਰਾਗ ਦੇ ਬਚਨ ਸੁਣ ਕੇ ਮੁਲਾਨੇ ਦੇ ਮਨ ਦੇ ਵਿੱਚ ਸ਼ਰਧਾ ਸੁਧ ਅਧ ਕਹਿ ਵਿਰਦਾ ਹੀ, ਜਿਹੜੀ ਸ਼ੁੱਧ ਸ਼ਰਧਾ ਹੈ ਉਹ ਬਹੁਤ ਤੋਂ ਬਹੁਤ ਹੀ ਵੱਧ ਗਈ ਹੈ। ਬੋਲਿਓ ਬਚਨ ਬੰਦ ਕਰ ਦੋ, ਉਸ ਵੇਲੇ ਦੋਵੇਂ ਹੱਥ ਜੋੜ ਕੇ ਇਹ ਮੁੱਲਾ ਸਤਿਗੁਰੂ ਅੱਗੇ ਉਹ ਬੋਲਿਆ, ਤੁਮਰੇ ਸੰਸਾਰ ਔਰ ਨ ਕੋ, ਇਹ ਗੁਰੂ ਨਾਨਕ ਸਾਹਿਬ ਜੀ ਇਹ ਰਾਏ ਭੋਜ ਦੀ ਤਲਵੰਡੀ ਵਿੱਚ ਇਸ ਮਦਰਸੇ ਵਿੱਚ ਤੁਹਾਡੇ ਵਰਗਾ ਤਾਂ ਕੋਈ ਹੈ ਨੀ ਇਹ ਦਿਸ ਰਿਹਾ। ਮੂਰਤ ਪਾਕ ਅਲਹੈ ਭਲ ਕੀਨੀ, ਮੈਂ ਤਾਂ ਜਾਣਦਿਆਂ ਜਿਹੜਾ ਪਵਿੱਤਰ ਅੱਲਾ ਹੈ ਨਾ ਉਹਨੇ ਸ਼ਕਲ ਸੂਰਤ ਧਾਰਨ ਬੜੀ ਚੰਗੀ ਹੈ ਕੀਤੀ ਹੈ। ਭਗਤ ਰੀਤ ਮਹਿ ਮਤ ਜਿਹ ਭੀਨੀ, ਭਗਤੀ ਰੀਤੀ ਵਿੱਚ ਜਿਸ ਦੀ ਆਪ ਦੀ ਜਿਹੜੀ ਅਕਲ ਵੱਧ ਹੈ ਭਿੱਜੀ ਹੋਈ ਹੈ ਲੀਨ ਹੋ ਰਹੀ ਹੈ। ਸੁਣ ਸ੍ਰੀ ਨਾਨਕ ਉਚਰੇ ਬਚਨਾ, ਜਦੋਂ ਵਡਿਆਈ ਦੇ ਬਚਨ ਜੇ ਕਹੇ ਆ ਗੁਰੂ ਮਹਾਰਾਜ ਨੇ ਇਹਦੇ ਬਚਨਾਂ ਨੂੰ ਸੁਣ ਕੇ ਕਿਹਾ, ਗਰਭ ਹਰਨ ਕੀ ਜਿਨ ਮਹਿ ਰਚਨਾ, ਜਿਨ੍ਹਾਂ ਬਚਨਾਂ ਵਿੱਚ ਹੰਕਾਰ ਨੂੰ ਨਾਸ ਕਰਨ ਵਾਲੀ ਰਚਨਾ ਹੈ ਢੰਗ ਤਰੀਕਾ ਹੈ। ਸ੍ਰੀ ਮੁਖ ਵਾਕ ਬਦ ਵਖਤ ਹਮ ਚੋ ਵਕੀਲ ਗਾ, ਮਹਾਰਾਜ ਕਹਿੰਦੇ ਉਹ ਬੁਲਾਣਾ ਬਦ ਵਖਤ ਹਮ, ਮੈਂ ਤਾਂ ਬਹੁਤ ਮਾੜੇ ਭਾਗਾਂ ਵਾਲਾ ਹਾਂ, ਜੋ ਪੁਨਾ ਵਕੀਲ ਨਿੰਦਕ ਚੁਗਲ ਹਾਂ, ਗਾਫਲ ਪਰਮੇਸ਼ਰ ਨੂੰ ਭੁੱਲਿਆ ਹੋਇਆ ਹਾਂ, ਵਿਚਾਰ ਰੂਪ ਨਜ਼ਰ ਹੈ ਨਹੀਂ ਹੈ, ਇਸੇ ਤਰ੍ਹਾਂ ਬੇਬਾਕ ਹਾਂ, ਪਰਮੇਸ਼ਰ ਨੂੰ ਕੋਈ ਸਮਝਦਾ ਨਹੀਂ ਹਾਂ। ਨਾਨਕ ਬਗੋਇਦ ਜਨ ਤੁਰਾ, ਇਹ ਪਰਮੇਸ਼ਰ ਨਾਨਕ ਬਗੋਇਦ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਨ ਤੁਰਾ, ਇਹ ਪਰਮੇਸ਼ਰ ਮੈਂ ਤੁਰਾ ਕੀਏ ਤੇਰਾ ਜਨ ਕੀਏ ਦਾਸ ਹਾਂ, ਤੇਰੇ ਚਾਕਰਾਂ ਪਾਖਾ, ਇਸੇ ਤਰ੍ਹਾਂ ਤੇਰੇ ਜਿਹੜੇ ਚਾਕਰ ਹਨ ਸੇਵਕ ਹਨ ਉਹਨਾਂ ਦੀ ਚਰਨਾਂ ਦੀ ਖਾਕ ਮੈਂ ਚਾਹੁੰਦਾ ਹਾਂ, ਚਰਨਾਂ ਦੀ ਧੂੜ ਚਾਹੁੰਦਾ ਹਾਂ। ਚੌਪਈ ਰਤ ਰੰਗੇ ਸਤ ਸੰਗ ਸਮਾਜੂ, ਜਿਹੜੇ ਕੋਈ ਜਿੱਥੇ ਸਤਸੰਗ ਦਾ ਇਕੱਠ ਹੁੰਦਾ ਉਸਦੇ ਕਹਿੰਦੇ ਪਿਆਰ ਵਿੱਚ ਪ੍ਰੇਮ ਵਿੱਚ ਰੰਗੇ ਰਹਿੰਦੇ ਹੈ। ਸਿਮਰਨ ਬਿਨਾ ਅਨੰਤ ਨਹਿ ਕਾਜੂ, ਜਿਨ੍ਹਾਂ ਦਾ ਪਰਮੇਸ਼ਰ ਦੇ ਭਜਨ ਸਿਮਰ ਤੋਂ ਬਗੈਰ ਹੋਰ ਕੋਈ ਕੰਮ ਕਾਰ ਹੀ ਨਹੀਂ ਹੈ। ਤਨ ਮਨ ਸੌਂਪ ਦੀਨ ਨਿਜ ਸਾਈਂ, ਅਸੀਂ ਤਾਂ ਵੀ ਆਪਣਾ ਜਿਹੜਾ ਮਾਲਕ ਉਹਨੂੰ ਵੀ ਤਨ ਮਨ ਸੌਂਪ ਦਿੱਤਾ ਹੈ, ਜਾਂ ਜਿਨ੍ਹਾਂ ਨੇ ਆਪਣਾ ਸਾਈ ਨੂੰ ਮਨ ਵੀ ਤੇ ਸਰੀਰ ਵੀ ਸੌਂਪ ਦਿੱਤਾ ਹੈ। ਚਾਕਰ ਭਏ ਏਕ ਲਿਵ ਲਾਈ, ਵਾਹਿਗੁਰੂ ਦੇ ਸੇਵਕ ਹੋ ਗਏ, ਇੱਕੋ ਜਿਹੜੀ ਬਿਰਤੀ ਹੈ ਵਾਹਿਗੁਰੂ ਵੀ ਜਿਨ੍ਹਾਂ ਨੇ ਲਾ ਰੱਖੀ ਹੈ। ਤਿਨਕੇ ਪਦ ਪੰਕਜ ਮੈਂ ਧੂਰੀ, ਉਹਨਾਂ ਦੇ ਚਰਨਾਂ ਕਮਲਾਂ ਦਾ ਮੈਂ ਕਹਿੰਦੇ ਧੂੜ ਹਾਂ। ਗੁਣ ਨਾਇਕ ਔਗਣ ਬਹੁ ਪੂਰੀ, ਮੇਰੇ ਵਿੱਚ ਤਾਂ ਕੋਈ ਇੱਕ ਗੁਣ ਵੀ ਹੈ ਉਹਨਾਂ ਦੇ ਨਾਲ ਮੈਂ ਭਰਪੂਰ ਹੈ, ਪੂਰਾ ਭਰਿਆ ਪਿਆ। ਕਰਨਾ ਕਰ ਕਰ ਨਾ ਕਰ ਸਾਧੂ, ਇਹ ਵੀ ਕਿਰਪਾ ਕਰਕੇ ਕਿਰਪਾ ਦੀ ਜਿਹੜੇ ਖਾਣ ਸਾਧੂ ਹਨ। ਬਖਸ਼ਹਿ ਮੈਂ ਜੋ ਗਰਵ ਅਪਰਾਧੂ, ਜਿਹੜੇ ਭਾਰੀ ਗੁਨਾਹ ਕੀਤੇ ਅਪਰਾਧ ਕੀਤੇ ਉਹਨਾਂ ਨੂੰ ਬਖਸ਼ ਦੇਣ। ਅਦਕ ਨਮਰਤਾ ਕੇ ਸੁਣ ਬੈਨਾ, ਇਸ ਤਰ੍ਹਾਂ ਬਹੁਤ ਨਿਮਰਤਾ ਵਾਲੇ ਬਚਨਾਂ ਨੂੰ ਸੁਣ ਕੇ ਮੁੱਲਾ ਨੇ ਭਈ ਮੁਲਾਨੇ ਕੇ ਮਨ ਚੈਨਾ, ਮੁਲਾਣੇ ਦੇ ਮਨ ਦੇ ਵਿੱਚ ਕੀ ਸ਼ਾਂਤੀ ਆ ਗਈ ਹੈ, ਟਿਕਾ ਆ ਗਿਆ ਹੈ। ਕਰ ਦੀਨ ਜੋਰ ਜੁਗ ਹਾਥਾ, ਬਹੁਤ ਹੀ ਆਏ ਨਮਾਣਾ ਹੋ ਕੇ ਦੋਵੇਂ ਹੱਥ ਜੋੜ ਕੇ ਕਹਿਓ ਮੋਹ ਅਬ ਕਰੋ ਸਨਾਥਾ, ਲੱਗਾ ਹੇ ਗੁਰੂ ਨਾਨਕ ਸਾਹਿਬ ਮੈਨੂੰ ਅੱਜ ਕਹਿੰਦੇ ਸਨਾਥ ਕਰ ਦਿਓ, ਮੈਨੂੰ ਮਾਲਕ ਬੜਾ ਬਣਾ ਦਿਓ, ਮੈਨੂੰ ਸਫਲ ਸੁਭਾਗਾ ਕਰ ਦਿਓ ਜੀ। ਸਿਮਹੋ ਬਚਨ ਜੋ ਸਨਮੁਖ ਭਾਖੇ, ਜੋ ਮਹਾਰਾ ਮੈਂ ਆਪਣੇ ਨੂੰ ਮਹਾਨ ਸਮਝ ਕੇ ਤੁਹਾਡੇ ਸਾਹਮਣੇ ਬਚਨ ਕਹਿਓ, ਮੈਨੂੰ ਸਾਰੇ ਮਾਫ ਕਰ ਦੇਵੋ। ਹਾਂ ਅਨਜਾਨ ਢੀਠਤਾ ਰੱਖੇ, ਮੈਂ ਮਹਾਰਾ ਮੈਂ ਜਿਹੜਾ ਅਨਜਾਨ ਪੁਣਾ ਉੱਥੇ ਬੜੀ ਧੀਰਤਾ ਹੀ ਧਾਰ ਰੱਖੀ ਹੈ ਤੁਹਾਡੇ ਅੱਗੇ। ਜੋ ਤੁਮਰੇ ਮਨ ਨਿਸਚਾ ਗੂੜਾ, ਜੋ ਤੁਹਾਡੇ ਮਨ ਦੇ ਵਿੱਚ ਬੜਾ ਤਕੜਾ ਗੁੱਝਾ, ਕਹਿੰਦੇ ਭਰੋਸਾ ਯਕੀਨ। ਗੋ ਲਖ ਸਕ ਹੈ ਜਗਤ ਨਰ ਮੂੜਾ, ਜਿਹੜਾ ਸੰਸਾਰ ਦੇ ਵਿੱਚ ਮੂਰਖ ਮਨੁੱਖ ਹੈ ਉਹ ਤੁਹਾਡੇ ਗੁੱਝੇ ਆਸੇ ਨੂੰ ਕੌਣ ਜਾਣ ਸਕਦਾ, ਇਹ ਤਾਂ ਤੁਸੀਂ ਜਾਣਦੇ ਹੋ। ਚਰਨ ਸ਼ਰਨ ਮੈਂ ਕੀਨੋ ਪਰਨਾ, ਮੈਂ ਤਾਂ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਦਾ ਪੜਨਾ ਕੀ ਆਸਰਾ ਲੈਣਾ ਕੀਤਾ ਹੈ ਅੱਜ। ਹਰ ਹੋ ਮੋਹ ਜਗ ਜਨਮ ਮਰਨਾ, ਮਹਾਰਾਜ ਜਿਹੜਾ ਸੰਸਾਰ ਦੇ ਵਿੱਚ ਮੇਰਾ ਜਨਮ ਮਰਨਾ ਹੈ ਤੇ ਮੋਹ ਆਦਿਕ ਹੈ ਸਾਰਾ ਨਾਸ਼ ਕਰ ਦੇਵੋ। ਬ੍ਰਿਧਨ ਤੇ ਤੁਮ ਬ੍ਰਿਧ ਵਡੇਰੇ, ਇਹ ਗੁਰੂ ਨਾਨਕ ਸਾਹਿਬ ਜਿਹੜੇ ਵੱਡਿਆਂ ਤੋਂ ਵੱਡੇ ਉਹਨਾਂ ਤੋਂ ਵੀ ਵਡੇਰੇ ਤੁਸੀਂ ਵੱਡੇ ਹੋ। ਕਰ ਉਪਦੇਸ਼ ਕਟਹੋ ਦੁੱਖ ਮੇਰੇ, ਬੜਾ ਸੋਹਣਾ ਉਪਦੇਸ਼ ਦੇ ਕੇ ਮੇਰੇ ਸਦਾ ਦੇ ਦੁੱਖ ਕੱਟ ਦਿਓ ਵੱਢ ਦਿਓ। ਦੀਨ ਬੰਦ ਦੁੱਖ ਦਲਨ ਦਇਆ ਨਿਧ, ਇਹ ਤਾਂ ਦੀਨਾਂ ਦੇ ਬੰਧੂ ਹੈ, ਦੁੱਖਾਂ ਨੂੰ ਦਲਣ ਵਾਲੇ ਹੋ, ਦਇਆ ਦੇ ਤੇ ਖਜ਼ਾਨੇ ਹੋ। ਵਚਨ ਅਧੀਨ ਸੁਨੇ ਜਬ ਅਸਬਿਦ, ਇਸ ਤਰ੍ਹਾਂ ਦੇ ਅਧੀਨਗੀ ਦੇ ਵਚਨ ਜਦੋਂ ਗੁਰੂ ਮਹਾਰਾਜ ਨੇ ਬੁਲਾਣੇ ਤੇ ਸੁਣੇ ਹਨ। ਦਇਆ ਦ੍ਰਿਸ਼ਟ ਦੇਖੀ ਸੁਖਦਾਨੀ, ਜੋ ਸੁਖਾਂ ਦੇ ਦੇਣ ਵਾਲੇ ਸਤਿਗੁਰੂ ਉਹਨਾਂ ਨੇ ਦਇਆ ਵਾਲੀ ਦ੍ਰਿਸ਼ਟੀ ਨਾਲ ਇਹਦੇ ਵੱਲੀ ਦੇਖਿਆ। ਮ੍ਰਿਦਲੋ ਮਧੁਰ ਬੋਲੇ ਮੁਖ ਬਾਣੀ, ਬਹੁਤ ਕੋਮਲ ਤੇ ਮਿੱਠੀ ਜਿਹੜੀ ਬਾਣੀ ਹੈ ਮੁਖੋਂ ਇਹ ਮੁਲਾਣੇ ਤਾਈ ਬੋਲੇ। ਮਨ ਕੰਚਨ ਜਗ ਸਿਕਤਾ ਮਾਨ, ਗੁਰੂ ਮਹਾਰਾਜ ਕਹਿੰਦੇ ਵੀ ਨੀਨ ਮੁੱਲਾ ਜਿਹੜਾ ਮਨ ਹੈ ਸੋਨੇ ਵਰਗਾ ਹੈ, ਸੰਸਾਰ ਰੂਪੀ ਰੇਤੇ ਵਿੱਚ ਕਹਿੰਦੇ ਖਿੜਿਆ ਪਿਆ ਰੇਤੇ ਵਿੱਚ। ਬੀਨ ਬੀਨ ਇਕੱਠੇ ਕਰਦਾ, ਜਿਹੜਾ ਮਨ ਰੂਪੀ ਸੋਨਾ ਹੈ ਸੰਸਾਰ ਰੂਪੀ ਰੇਤੇ ਵਿੱਚ ਖਿੜਿਆ ਪਿਆ, ਕਹਿੰਦੇ ਸਾਰਿਆਂ ਨੂੰ ਕਹਿੰਦੇ ਚੁਣ ਚੁਣ ਕੇ ਮਨ ਨੂੰ ਤੂੰ ਸੋਨੇ ਨੂੰ ਇਕੱਠਾ ਕਰ ਲਾ। ਤਪ ਅਗਨੀ ਮਹਿ ਭਗਤ ਕੁਠਾਲੀ, ਇਹ ਭਗਤੀ ਰੂਪੀ ਕੁਠਾਲੀ ਵਿੱਚ ਪਾ ਕੇ ਤਪੱਸਿਆ ਰੂਪੀ ਇਹਦੀ ਇਹਨੂੰ ਅਗਨੀ ਦੇ। ਵਿਸ਼ੇ ਮੈਲ ਹੱਥ ਲਿਹੋ ਤੇਹ ਗਾਲੀ, ਵਿਸ਼ਿਆਂ ਦੀ ਜਿਹੜੀ ਮੈਂ ਨਾਸ਼ ਕਰਨੀ ਇਸ ਤਰ੍ਹਾਂ ਇਹ ਮਨ ਰੂਪੀ ਸੋਨੇ ਨੂੰ ਤੂੰ ਗਾਲ ਲੈ ਪੰਘਰਾ ਲੈ। ਅਲੰਕਾਰ ਘਰ ਸਰਲ ਅਧੀਰਾ, ਫਿਰ ਕਹਿੰਦੇ ਮਨ ਰੂਪੀ ਸੋਨੇ ਦਾ ਗਹਿਣਾ ਕਰਕੇ ਐਨ ਸਿੱਧਾ ਮੈਂ ਅਧੀਰਾ ਕੀ ਛੇਤੀ ਦੇ ਕੇ, ਜਾਂ ਸਥੀਰਾ ਪਾਠ ਵੀ ਹੈ ਧੀਰ ਸਹਿਤ ਐ ਸਿੱਧਾ ਸਾਫ਼ ਸੁਥਰਾ ਕਰਕੇ ਮਨ ਨੂੰ ਗਹਿਣੇ ਵਾਂਗ ਘੜਕੇ। ਤੇਹ ਮਹਿ ਜਟ ਹੋ ਨਾਮ ਹਰ ਹੀਰਾ, ਮਨ ਰੂਪੀ ਗਹਿਣੇ ਦੇ ਵਿੱਚ ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੀਰਾ ਹੈ ਇਹਨੂੰ ਵੀ ਤੂੰ ਜੜ ਲੈ। ਔਰ ਪਹਿਰਾਵਾ ਪਰਮ ਪਵਿੱਤਰਾ, ਆਪਣੇ ਹਿਰਦੇ ਰੂਪੀ ਗਲ ਦੇ ਵਿੱਚ ਤੂੰ ਪਾ ਲੈ ਜੋ ਬੜਾ ਪਵਿੱਤਰ ਹੈ ਮਹਾਨ। ਸੋਭਾ ਲੋਕਨ ਉਭੈ ਬਚਿਤਰਾ, ਤੇਰੀ ਦੋਹਾਂ ਲੋਕਾਂ ਵਿੱਚ ਚਰਿਤਰਾਂ ਦੀ ਇਹ ਸੋਭਾ ਹੋਵੇਗੀ। ਸਤ ਨਾਮ ਇੱਕ ਚਿਤ ਲਿਵ ਲਾਈ, ਇਸੇ ਤਰ੍ਹਾਂ ਸਤਨਾਮ ਗੁਰਮੰਤਰ ਜਿਹੜਾ ਹੈ ਉਹਦੇ ਵਿੱਚ ਇੱਕ ਚਿਤ ਲਿਵ ਲਾ ਕੇ ਬਿਰਤੀ ਲਾ ਕੇ। ਜਪ ਹੋ ਦੇਹ ਅਭਿਮਾਨ ਗਵਾਏ, ਇਹ ਨਾਮ ਜਪ ਦੇ ਅਭਿਮਾਨ ਨੂੰ ਗਵਾ ਦੇ। ਸਤ ਸੰਗਤ ਕੀ ਸੇਵ ਅਭੰਗਾ, ਜਿੱਥੇ ਸਤਸੰਗਤ ਹੁੰਦੀ ਉੱਥੇ ਤੁਸੀਂ ਇੱਕ ਰਸ ਵੀ ਜਾ ਕੇ ਸੇਵਾ ਕਰਿਆ ਕਰੋ। ਕਰ ਹੋ ਸੁਖਦ ਨਿਤ ਸੰਗ ਉਮੰਗਾ, ਪ੍ਰਸ਼ਾਦ ਦੇ ਨਾਲ ਜਿਹੜੀ ਸੇਵਾ ਬੜੀ ਸੁਖ ਦੇਣ ਵਾਲੀ ਹੈ। ਬਚਨਾ ਯੁੱਧ ਕੇ ਸੰਗ ਮੁਲਾਨਾ, ਬਚਨਾ ਰੂਪੀ ਸ਼ਸਤਰ ਦੇ ਨਾਲ ਇਹ ਜਿਹੜਾ ਕੋਈ ਬੁਲਾਣਾ ਹੈ। ਘਾਇਲ ਪਾ ਧਨ ਸੁਧ ਬਿਸਰਾਨਾ, ਇਹਨਾਂ ਕਹਿੰਦੇ ਘਾਇਲ ਜ਼ਖਮੀ ਫੱਟੜ ਹੋ ਗਿਆ, ਸਰੀਰ ਦੀ ਸਾਰੀ ਖੋਰ ਸਾਨੂੰ ਇਹ ਭੁੱਲ ਗਿਆ ਹੈ। ਅਤ ਤੀਖਨ ਸੋ ਭਿਦ ਗਯੋ ਮਰਮੂ, ਮਹਾਰਾਜ ਦੇ ਜਿਹੜੇ ਤਿੱਖੇ ਤੀਰਾਂ ਤਿੱਖੇ ਸ਼ਸਤਰਾਂ ਵਰਗੇ ਬਚਨ ਹੈ ਉਹਨਾਂ ਦੇ ਨਾਲ ਇਹਦਾ ਜਿਹੜਾ ਅੰਦਰਲਾ ਹਿਰਦਾ ਕੋਮਲ ਹੈ ਮਰਮ ਨਰਮ ਰਿਦਾ ਹੈ ਉਹ ਕਹਿੰਦੇ ਬਿਨਿਆ ਗਿਆ। ਸਿੱਧੇ ਅੰਗ ਹੋਮੈ ਸੰਗ ਭਰਮੂ, ਹੋਮੈ ਦੇ ਨਾਲ ਹੀ ਜਿਹੜੇ ਪੰਜ ਤਰ੍ਹਾਂ ਦੇ ਭਰਮ ਰੂਪੀ ਅੰਗ ਹੈ ਉਹ ਵੀ ਕੱਟ ਜਿੱਥੇ ਕੱਟੇ ਗਏ ਹਨ ਬਿੰਨੇ ਗਏ ਹਨ। ਜਗਤ ਅਸਾਰ ਜਾਨ ਦੁੱਖ ਖਾਨੀ, ਸੰਸਾਰ ਨੂੰ ਇਹਨੇ ਅਸਾਰ ਝੂਠਾ ਜਾਣ ਲਿਆ, ਦੁੱਖਾਂ ਦੀ ਗਾਣ ਖਾਣ ਸਮਝ ਲਿਆ। ਸ੍ਰੀ ਗੁਰ ਕੀ ਮਹਿਮਾ ਪਹਿਚਾਨੀ, ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਮਹਿਮਾ ਇਹਨੇ ਜਾਣੀ ਪਹਿਚਾਣੀ ਹੈ। ਬੰਦ ਹੱਥ ਕੋ ਦੋ ਕਰੀ ਸੁਬੰਧਨ, ਉਸੇ ਵੇਲੇ ਮੁਲਾਣੇ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਤੁਮ ਕੀ ਮਮ ਅਗਿਆਨ ਨਿਕੰਦਨ, ਗੁਰੂ ਨਾਨਕ ਸਾਹਿਬ ਤੁਸੀਂ ਮੇਹਰ ਦੀ ਨਿਗਾਹ ਕਰਕੇ ਮੇਹਰ ਦੇ ਬਚਨ ਸੁਣਾ ਕੇ ਜੀ ਮੇਰਾ ਅਗਿਆਨ ਕੱਟ ਦਿੱਤਾ ਹੈ। ਪੂਰਨ ਪੁਰਖ ਰੂਪ ਹਰ ਸਾਧੂ, ਤੁਸੀਂ ਤਾਂ ਮਾਰਾ ਪੂਰਨ ਪੁਰਖ ਰੂਪ ਹੋ, ਹਰੀ ਹੋ, ਤੁਸੀਂ ਤਾਂ ਸਾਧੂ ਰੂਪ ਹੋ ਜਾਂ ਹਰੀ ਦੇ ਪਰਮੇਸ਼ਰ ਦੇ ਸਾਧੂ ਹੋ। ਨਰਨ ਉਧਾਰ ਬੁੱਧ ਅਗਾਧੂ, ਤੁਸੀਂ ਤਾਂ ਅਗਾਧ ਬੁੱਧ ਹੈ, ਤੁਸੀਂ ਲੋਕਾਂ ਦਾ ਉਧਾਰ ਕਰਦੇ ਹੋ ਜੀ। ਕਮਲ ਬਦਨ ਜਾਂ ਤੁਮ ਉਰ ਆਵੇ, ਇਹ ਕਮਲ ਵਰਗੇ ਚਿਹਰੇ ਵਾਲੇ ਜਿਵੇਂ ਤੁਹਾਡੇ ਹਿਰਦੇ ਵਿੱਚ ਆਵੇ ਫੁਰਨਾ, ਤਸਬਿਦ ਕਰ ਹੋ ਨਾ ਕੋ ਉਲਟਾ, ਉਸੇ ਤਰ੍ਹਾਂ ਸੁਤੰਤਰਤਾ ਵਿੱਚ ਕਰੋ, ਉਹਨੂੰ ਕੋਈ ਉਲਟਾ ਨਹੀਂ ਸਕੇਗਾ। ਮੈਂ ਆਪ ਸੁਣਿਓ ਜੋ ਤੁਮ ਉਪਦੇਸ਼ੋ, ਇਹ ਗੁਰੂ ਨਾਨਕ ਸਾਹਿਬ ਅਜੋ ਤੁਹਾਡੇ ਮੁਖਾਰਮਿੰਦ ਤੋਂ ਮੈਨੇ ਉਪਦੇਸ਼ ਸੁਣਿਆ ਹੈ। ਜਪੋ ਨਾਮ ਤਾਜ ਜਗਤ ਕਲੇਸ਼, ਮੈਂ ਤਾਂ ਸੰਸਾਰ ਦੇ ਝਗੜੇ ਝਾਂਡੇ ਛੱਡ ਕੇ ਸਾਰੀ ਜ਼ਿੰਦਗੀ ਹੁਣ ਨਾਮ ਹੀ ਜਪਾਂਗਾ। ਅਸ ਕਹਿ ਗਮਨਿਓ ਧਾਮ ਮੁਲਾਨਾ, ਇਸ ਤਰ੍ਹਾਂ ਮਹਾਰਾਜ ਨੂੰ ਬਚਨ ਕਹਿ ਕੇ ਮੁਲਾਣਾ ਜਿਹੜਾ ਉਹ ਮਹਾਰਾਜ ਨੂੰ ਛੱਡ ਕੇ ਪਾਠਸ਼ਾਲਾ ਵਿੱਚ ਆਪਣੇ ਘਰ ਵੱਲ ਨੂੰ ਚਲਿਆ ਗਿਆ। ਨਹਿ ਕਿਹ ਸੋ ਤੇਹ ਵਚਨ ਵਖਾਨਾ, ਰਸਤੇ ਜਾਂਦਿਆਂ ਕਿਸੇ ਨਾਲ ਕੋਈ ਵਚਨ ਨਹੀਂ ਕੀਤਾ, ਕਿਸੇ ਨੂੰ ਕੋਈ ਨਸਿਆ ਵੀ, ਅੱਜ ਗੁਰੂ ਨਾਨਕ ਨੇ ਮਿਹਰ ਕਰ ਦਿੱਤੀ ਹੈ, ਮੇਰੇ ਭਰਮ ਭੁਲੇਖੇ ਦੂਰ ਕਰ ਦਿੱਤੇ, ਨਾਮ ਵਿੱਚ ਸੁਰਤ ਲਾ ਦਿੱਤੀ, ਕਿਸੇ ਨੂੰ ਕੁਛ ਨਹੀਂ ਦੱਸਿਆ ਇਸ ਨੇ। ਪਰਮੇਸ਼ਰ ਦਿਸ਼ ਪ੍ਰੀਤ ਸੁਜਾਗੀ, ਬਸ ਘਰ ਵਿੱਚ ਆਉਂਦੇ ਹਾਂ ਪਰਮੇਸ਼ਰ ਦੀ ਤਰਫ ਹੀ ਪ੍ਰੀਤੀ ਜਾਗ ਪਈ ਹੈ। ਵਿਸ਼ਿਆਂ ਤਿਆਗ ਏਕ ਲਿਵ ਲਾਗੀ, ਮਾੜੇ ਵਿਕਾਰਾਂ ਨੂੰ ਛੱਡ ਕੇ ਇੱਕ ਵਿੱਚ ਹੀ ਇਹਦੀ ਬਿਰਤੀ ਲੱਗ ਗਈ ਹੈ। ਜੀਵਤ ਜਪਤ ਰਹਿਓ ਸੋ ਨਾਮੋ, ਭਾਈ ਬਾਲਾ ਜੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੰਨਾ ਚਿਰ ਮੁੱਲਾ ਸੰਸਾਰ ਦੇ ਵਿੱਚ ਜਿਉਂਦਾ ਰਿਹਾ ਉਨਾ ਚਿਰ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਵਾਹਿਗੁਰੂ ਨਾਮ ਹੀ ਇਹ ਜਪਦਾ ਰਿਹਾ। ਅੰਤ ਕਾਲ ਗਮਨਿਓ ਹਰ ਧਾਮੋ, ਜਦੋਂ ਅਖੀਰਲਾ ਸਮਾਂ ਹੋਇਆ, ਅੰਤ ਦਾ ਸਮਾਂ ਆਇਆ, ਫਿਰ ਸਰੀਰ ਛੱਡ ਕੇ ਹਰੀ ਦੇ ਘਰ ਚਲਿਆ ਗਿਆ, ਪਰਮੇਸ਼ਰ ਦੇ ਘਰ ਪਹੁੰਚ ਗਿਆ। ਇਸ ਤਰ੍ਹਾਂ ਇਹ ਜਿਹੜਾ ਮੁੱਲਾ ਪੜ੍ਹਾਉਣ ਵਾਲਾ ਹੈ ਬੱਚਿਆਂ ਨੂੰ ਪਾਠਸ਼ਾਲਾ ਵਿੱਚ, ਉਹਨੂੰ ਸਤਿਗੁਰੂ ਸਾਹਿਬ ਜੀ ਨੇ ਸੋਹਣਾ ਸੁੰਦਰ ਉਪਦੇਸ਼ ਦੇ ਕੇ ਜਿਵੇਂ ਨਿਹਾਲ ਕੀਤਾ ਅਤੇ ਨਾਮ ਵਿੱਚ ਜੋੜਿਆ ਅਤੇ ਉਹਦਾ ਜੀਵਨ ਸਫਲ ਸੁਭਾਗਾ ਬਣਾਇਆ, ਪ੍ਰਲੋਕ ਸੁਹੇਲਾ ਬਣਾਇਆ, ਉਹ ਆਪਾਂ ਇਹ ਪ੍ਰਸੰਗ ਬਹੁਤ ਵਿਸਥਾਰ ਨਾਲ ਸ਼ਰਧਾ ਭਾਵਨਾ ਨਾਲ ਸੁਣੇ। ਸਤਿਗੁਰੂ ਕਿਰਪਾ ਕਰਨ ਇਹ ਸਭ ਉਪਦੇਸ਼ ਜੋ ਆਪ ਜੀ ਨੇ ਉਸ ਰਾਹੀਂ ਬਖਸ਼ਿਆ ਸਾਡੇ ਮਨ ਵਿੱਚ ਵੀ ਨਿਵਾਸ ਕਰੇ, ਇਸ ਕਰਕੇ ਸਾਡਾ ਵੀ ਲੋਕ ਪ੍ਰਲੋਕ ਸੁਧਰ ਜਾਵੇ। ਪਰਮੇਸ਼ੁਰ ਦਿਸ਼ ਪ੍ਰੀਤ ਸੁਜਾਗੀ, ਵਿਖਿਅਨ ਤਿਆਗ ਏਕ ਲਿਵ ਲਾਗੀ, ਜੀਵਤ ਜਪਤ ਰਹਿਓ ਸੋ ਨਾਮੂ, ਅੰਤ ਕਾਲ ਗਮਨਿਓ ਹਰ ਧਾਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਕਹਿ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ,